ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਓਂਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ ਵਾਹਿਗੁਰੂ ਸਾਹਿਬ ਜੀਓ ਏਕ ਸਿੱਖ ਜਿਸ ਨਾਮ ਹਿੰਦਾਲ ਸਤਿਗੁਰ ਸੇਵਾ ਕਰਤ ਵਿਸਾਲ ਸਤ ਨਾਮ ਕਰਤਾਰ ਅਪਾਰਾ ਅੱਠ ਹਜਾਮ ਜਾਪ ਜਿਨ ਤਾਰਾ ਏਕ ਸਿੱਖ ਜਿਸ ਨਾਮ ਹਿੰਦਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਪਰਮੇਸ਼ਰ ਦੀ ਬੇਨਤ ਕਿਰਪਾ ਹੈ ਜਿਸ ਵਾਹਿਗੁਰੂ ਦੀ ਮਿਹਰ ਦਇਆ ਕਿਰਪਾ ਕਰਕੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਗੁਰੂ ਨਾਨਕ ਸਰੂਪ ਵਿੱਚ ਪ੍ਰਗਟ ਹੋ ਕੇ ਬੇਅੰਤ ਜੀਵਾਂ ਨੂੰ ਉਤਾਰਿਆ ਹੈ ਅਤੇ ਆਪਣੇ ਬੁਖਾਰ ਬਿੰਤ ਵਿੱਚੋਂ ਜੀਵਾਂ ਦੇ ਕਲਿਆਣ ਲਈ ਇਹ ਤੁਰਕੀ ਬਾਣੀ ਸੱਚ ਕੀ ਬਾਣੀ ਉਚਾਰਨ ਕੀਤੀ ਹੈ ਜਿੱਥੇ ਕਿੱਥੇ ਗੁਰੂ ਨਾਨਕ ਸਰੂਪ ਦੇ ਵਿੱਚ ਵਾਹਿਗੁਰੂ ਜੀ ਧਰਤੀ ਦੇ ਕੋਨੇ ਕੋਨੇ ਵਿੱਚ ਵਿਚਰਦੇ ਰਹੇ ਉਹ ਸੋਹਣਾ ਇਤਿਹਾਸ ਬਣ ਗਿਆ ਜਿਸ ਇਤਿਹਾਸ ਨੂੰ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਕੁਝ ਵਰਣਨ ਕੀਤਾ ਹੈ ਇਸੇ ਤਰ੍ਹਾਂ ਭਾਈ ਹਰ ਜੀ ਨੇ ਵੀ ਆਪਣੀ ਜਨਮ ਸਾਖੀ ਵਿੱਚ ਲਿਖਿਆ ਹੈ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਤਾਂ ਸਾਰੇ ਜਾਮਿਆਂ ਦਾ ਹੀ ਇਤਿਹਾਸ ਲਿਖਵਾਇਆ ਜਿਸ ਦਾ ਅਲੱਥਾ ਕਵੀ ਸੰਤੋਖ ਸਿੰਘ ਜੀ ਨੇ ਸੋਹਣੀ ਕਾਵਿ ਰਚਨਾ ਵਿੱਚ ਛੰਦਾਬੰਦੀ ਵਿੱਚ ਕਰ ਦਿੱਤਾ ਉਹ ਆਪਾਂ ਇਤਿਹਾਸ ਸਤਿਗੁਰੂ ਸਾਹਿਬ ਜੀ ਦਾ ਰਲ ਮਿਲ ਕੇ ਸਰਵਣ ਕਰ ਰਹੇ ਹਾਂ ਕੁਝ ਦਿਨਾਂ ਤੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦਾ ਇਤਿਹਾਸ ਵਿੱਚ ਪ੍ਰਸੰਗ ਸਰਵਣ ਕਰ ਰਹੇ ਹਾਂ ਕੱਲ੍ਹ ਜਿਵੇਂ ਸੋਢੀਆਂ ਦੀ ਬੇਨਤੀ ਕਰਨ ਤੋਂ ਗੁਰੂ ਰਾਮਦਾਸ ਸਾਹਿਬ ਜੀ ਲਾਹੌਰ ਸ਼ਹਿਰ ਵਿਖੇ ਇੱਥੇ ਚੂਨਾ ਮੰਡੀ ਵਿਖੇ ਆਪ ਜੀ ਦਾ ਅਵਤਾਰ ਧਾਰਨ ਵਾਲਾ ਅਸਥਾਨ ਹੈ ਸਿੱਖ ਸੰਗਤਾਂ ਦੇ ਸ਼ਹਿਰ ਚਲੇ ਗਏ ਸਨ ਸਿੱਖ ਸੰਗਤਾਂ ਦੇ ਕੀਰਤਨ ਕਥਾ ਵਾਸਤੇ ਆਪ ਜੀ ਨੇ ਸੋਹਣੀ ਧਰਮ ਦੀ ਜਗ੍ਹਾ ਕਾਇਮ ਕਰਵਾਈ ਜਿਹਨੂੰ ਅੱਜ ਕੱਲ੍ਹ ਅਸੀਂ ਦੀਵਾਨ ਅਸਥਾਨ ਕਹਿ ਦਿੰਦੇ ਹਾਂ ਇਸ ਤਰ੍ਹਾਂ ਸੁਬਹ ਸ਼ਾਮ ਕੀਰਤਨ ਸਜਦੇ ਨੇ ਅਤੇ ਪੈਰ ਕੁ ਦਿਨ ਰਹਿੰਦਿਆਂ ਕਥਾ ਵੀ ਹੁੰਦੀ ਹੈ। ਸਾਰੇ ਰਲ ਮਿਲ ਕੇ ਸੁਣਦੇ ਹੈ। ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ। ਸ਼ਾਮ ਨੂੰ ਫਿਰ ਕਥਾ ਤੋਂ ਬਾਅਦ ਕੀਰਤਨ ਸ਼ੁਰੂ ਹੋ ਜਾਂਦਾ ਹੈ। ਇਹ ਤਿੰਨ ਟਾਈਮ ਗੁਰਬਾਣੀ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਇੱਥੇ ਬੇਅੰਤ ਬੇਅੰਤ ਸਿੱਖੀ ਲਾਹੌਰ ਵਿੱਚ ਫੈਲ ਗਈ। ਇਰਦ ਗਿਰਦ ਦੇ ਇਲਾਕਿਆਂ ਦੇ, ਨਗਰਾਂ ਦੇ, ਪਿੰਡਾਂ ਦੇ ਲੋਕ ਆ ਕੇ ਗੁਰਬਾਣੀ ਦੀ ਕਥਾ ਵਿਆਖਿਆ ਵਿਚਾਰ ਸੁਣ ਕੇ ਸਿੱਖ ਸਜ ਕੇ ਬੇਅੰਤ ਸਿੱਖੀ ਦਾ ਪ੍ਰਚਾਰ ਹੋਇਆ। ਫਿਰ ਆਪ ਜੀ ਇੱਥੋਂ ਚੱਲ ਕੇ ਗੋਇੰਦਵਾਲ ਸਾਹਿਬ ਵਿਖੇ ਆ ਗਏ। ਇੱਥੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਨੂੰ ਸਨਮੁਖ ਸਮਕਸ਼ ਰੱਖਦਿਆਂ ਹੋਇਆਂ ਸ੍ਰੀ ਅੰਮ੍ਰਿਤਸਰ ਸਾਹਿਬ, ਜਿੱਥੇ ਗੁਰੂ ਕਾ ਚੱਕ ਨਾਮ ਦਾ ਨਗਰ ਆਪ ਜੀ ਨੇ ਮੋਹਰੀ ਕੱਢ ਕੇ ਅਰਦਾਸ ਕਰਕੇ ਵਸਾਇਆ ਸੀ, ਅੰਮ੍ਰਿਤਸਰੋਵਰ ਦੀ ਜਿਹੜੀ ਕਾਰ ਸੇਵਾ ਉਹ ਕਰਾਉਣੀ ਫਿਰ ਦੁਬਾਰਾ ਪ੍ਰਾਰੰਭ ਕਰ ਦਿੱਤੀ ਹੈ। ਅਤੇ ਨਾਲ ਨਾਲ ਗੁਰਮਤਿ ਵਿਚਾਰਾਂ ਵੀ ਸਤਿਗੁਰੂ ਸਾਹਿਬ ਜੀ ਸਭ ਨੂੰ ਦਰਢਾਉਂਦੇ ਸਿਖਾਉਂਦੇ। ਕੱਲ੍ਹ ਇਤਿਹਾਸ ਆਪਾਂ ਬੜੇ ਵਿਸਥਾਰ ਨਾਲ ਸਰਵਣ ਕਰੀ ਚੁੱਕੇ ਹਾਂ। ਅਜੇ ਹਿੰਦਾਲ ਨਾਵੇਂ ਗੁਰਸਿੱਖ ਦਾ ਪ੍ਰਸੰਗ ਆ ਰਿਹਾ ਹੈ, ਜੋ ਗੁਰੂ ਕੇ ਲੰਗਰ ਦੀ ਮਹਾਨ ਸੇਵਾ ਕਰਨ ਵਾਲਾ ਸੀ। ਇਸ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਮਹਾਨ ਬਖਸ਼ ਕਰਕੇ ਨਿਹਾਲੋ ਨਿਹਾਲ ਕਰ ਦਿੱਤਾ। ਜੀਵਨ ਮੁਕਤਾਂ ਵਾਲੀ ਜਿਹੜੀ ਅਵਸਥਾ ਉਹਦੀ ਵੀ ਬਖਸ਼ਿਸ਼ ਕਰ ਦਿੱਤੀ। ਉਹ ਪ੍ਰਸੰਗ ਆਉਂਦਾ, ਸੁਣੀਏ ਮਨ ਲਾ ਕੇ। ਏਕ ਸਿੱਖ ਜਿਸ ਨਾਮ ਹਿੰਦਾਲ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਇਹ ਸਰੋਤਾ ਜਨੋ ਇੱਕ ਗੁਰੂ ਰਾਮਦਾਸ ਸਾਹਿਬ ਜੀ ਦਾ ਸਿੱਖ ਸੀ, ਜਿਸਦਾ ਨਾਮ ਭਾਈ ਹਿੰਦਾਲ ਕਰਕੇ ਸੀ। ਸਤਿਗੁਰ ਸੇਵਾ ਕਰਤ ਵਿਸਾਲ। ਇਹ ਗੁਰੂ ਰਾਮਦਾਸ ਸਾਹਿਬ ਜੀ ਦੀ ਵੀ ਤੇ ਸਤਿਗੁਰੂ ਸਾਹਿਬ ਜੀ ਦੇ ਲੰਗਰ ਦੀ ਵੀ ਮਹਾਨ ਸੇਵਾ ਕਰਦਾ ਹੈ ਸੀ। ਸਤਨਾਮ ਕਰਤਾਰ ਅਪਾਰਾ। ਤੇ ਸੇਵਾ ਕਰਦਾ ਹੋਇਆ ਸੱਚਾ ਨਾਮ ਜੋ ਕਰਤਾਰ ਦਾ, ਵਾਹਿਗੁਰੂ ਵਾਹਿਗੁਰੂ ਹੈ। ਆਠਹ ਜਾਮ ਜਾਪ ਜਿਨ ਤਾਰਾ। ਅੱਠੇ ਪੈਰੀ ਜੀ ਨੇ ਕਹਿੰਦੇ ਜਾਪ ਕਰਨਾ, ਜਿਹੜਾ ਉਹ ਜਪ ਕਰਨਾ, ਇਹ ਜਾਪ ਧਾਰਿਆ, ਜਾਣੀ ਜਾਪ ਕਰਦਾ ਰਹਿੰਦਾ ਸੀ, ਜਪਦਾ ਰਹਿੰਦਾ ਸੀ, ਵਾਹਿਗੁਰੂ ਵਾਹਿਗੁਰੂ। ਮਿਲਹਿ ਨਾ ਕਿਸੋ ਰਾਗ ਨਾ ਦੁਐਸ਼। ਜਿਹੜੇ ਗੱਲਾਂ ਕਰਨ ਵਾਲੇ ਲੋਕ ਹੈ ਉਹਨਾਂ ਨਾਲ ਬਿਲਕੁਲ ਨਹੀਂ ਮਿਲਦਾ ਬਹਿੰਦਾ ਸੀ, ਨਾ ਕਿਸੇ ਨਾਲੇ ਦੀ ਕੋਈ ਬਹੁਤਾ ਰਾਗ ਸੀ, ਬਹੁਤ ਪਿਆਰ ਸੀ, ਨਾ ਕਿਸੇ ਨਾਲੇ ਦੀ ਦੁਆਇਸ਼ ਕੀ ਰਸਾਈ ਸੀ। ਬੋਲਹਿ ਸੁਨਹਿ ਨਾ ਸਾਤ ਹਮੈਸ਼। ਵਾਧੂ ਫਜ਼ੂਲ ਨਹੀਂ ਬੋਲਦਾ ਸੀ, ਐਵੇਂ ਫਜ਼ੂਲ ਦੀਆਂ ਗੱਲਾਂ ਨਹੀਂ ਸੁਣਦਾ ਸੀ, ਹਮੇਸ਼ਾ ਮਨ ਵੀ ਸ਼ਾਂਤੀ ਸਹਿਤ ਸੀ। ਦੇਗ ਵਿਖੈ ਸਭ ਚੂਨ ਸੋ ਛਾਨ ਹੈ। ਹਾਂ, ਗੁਰੂ ਕੇ ਦੇਹ ਵਿੱਚ ਲੰਗਰ ਵਜਾ ਕੇ ਇਸ ਤਰ੍ਹਾਂ ਪ੍ਰਸ਼ਾਦੇ ਪਕਾਉਣ ਵਾਸਤੇ ਜਿਹੜਾ ਆਟਾ ਪਹਿਲਾਂ ਹੀ ਛਾਣਦਾ ਹੈ। ਇੱਕ ਅੰਗੀ ਬਿਨ ਗੁਰੂ ਨਾ ਜਾਣ ਹੈ। ਇੱਕ ਅੰਗੀ ਪ੍ਰੀਤੀ ਵਾਲਾ ਹੈ ਗੁਰੂ ਰਾਮਦਾਸ ਸਾਹਿਬ ਜੀ ਨਾਲ, ਇੱਕੋ ਇੱਕ ਪ੍ਰੀਤੀ ਕਰਨ ਵਾਲਾ, ਹੋਰ ਕਿਸੇ ਨੂੰ ਕੁਝ ਨਹੀਂ ਕਰਕੇ ਜਾਣਦਾ ਸੀ। ਮਗਨ ਪ੍ਰੇਮ ਕੇ ਰੰਗਿਓ ਰੰਗ। ਇਸ ਤਰ੍ਹਾਂ ਪ੍ਰੇਮ ਦਾ ਜਿਹੜਾ ਰੰਗ ਉਹਦੇ ਵਿੱਚ ਰੰਗਿਆ ਹੋਇਆ, ਇਹ ਮਗਨ ਰਹਿੰਦਾ, ਮਸਤੀ ਰਹਿੰਦਾ ਹੈ ਸੀ। ਅੰਤਰ ਬਿਰਤੀ ਸਦਾ ਸੁਖ ਸੰਗ। ਅੰਤਰਮੁਖ ਬਿਰਤੀ ਹੋਈ ਰਹਿੰਦੀ ਆ ਸੁਖ ਦੇ ਸਾਥ। ਕਾਮ ਨਾ ਕ੍ਰੋਧ ਨਾ ਲੋਭ ਹੰਕਾਰਾ। ਇਸ ਕਰਕੇ ਹਿੰਦਾਲ ਨਾਵੇਂ ਗੁਰਸਿੱਖ ਦੇ ਮਨ ਦੇ ਵਿੱਚ ਜਿਹੜੀ ਕਾਮ ਹੈ, ਇਹ ਵਾਸ਼ਨਾ ਵੀ ਕਿਤੇ ਬਹੁਤੀ ਨਹੀਂ ਹੁੰਦੀ ਹੈ, ਨਾ ਕੋਈ ਤੀਖਣ ਵਿਰਤੀ ਕ੍ਰੋਧ, ਨਾ ਕੋਈ ਧੰਦਾ ਇਕੱਠਾ ਕਰਨ ਦਾ ਲੋਭ, ਨਾ ਆਪਣੀ ਸਿਵਿਆ ਦਾ ਹੋਰ ਕੋਈ ਜਾਪ ਦਾ ਹੰਕਾਰ ਹੈ। ਸਤਿਆ ਨਾਮ ਸੋ ਲਾਗੀ ਤਾਰ। ਸੱਚੇ ਨਾਮ ਦੇ ਨਾਲ ਦੀ ਤਾਰ ਕੀ ਲਿਵ ਬਿਰਤੀ ਲੱਗੀ ਰਹਿੰਦੀ ਹੈ। ਹਰਖ ਨਾ ਸੋਕ ਨਾ ਬੈਰੀ ਬੀਤ ਨਾ। ਇਸ ਕਰਕੇ ਕੋਈ ਪਦਾਰਥ ਆ ਜੇ ਜਾਂ ਕੋਈ ਵਡਿਆਈ ਕਰਦੇ, ਕੋਈ ਖੁਸ਼ੀ ਨਹੀਂ ਹੁੰਦੀ ਹੈ, ਕੋਈ ਪਦਾਰਥ ਚਲਾ ਜਾਏ ਜਾਂ ਕੋਈ ਨਿੰਦਾ ਚੁਗਲੀ ਕਰਦੇ ਸ਼ੋਕ ਨਹੀਂ ਪੈਂਦਾ, ਡੋਬੇ ਨਹੀਂ ਪੈਂਦੀ ਹੈ। ਅਤੇ ਇਸੇ ਤਰ੍ਹਾਂ ਕੋਈ ਬੈਰੀ ਵੀ ਨਹੀਂ ਹੈ, ਮਿੱਤਰ ਵੀ ਨਹੀਂ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਿਆਈ, ਸਭ ਕੋ ਮੀਤ ਹਮ ਸਭ ਵੀ ਸਾਰਿਆਂ ਨੂੰ ਅਸੀਂ ਕਰ ਲਿਆ ਹੈ ਆਪਣਾ ਮਿੱਤਰ ਸੁਜਣ, ਅਸੀਂ ਸਾਰਿਆਂ ਦੇ ਸੱਜਣ ਬਣ ਗਏ ਹਾਂ। ਇਸ ਤਰ੍ਹਾਂ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭ ਜਣਾ ਕੇ ਸਾਜਣ, ਜਿਵੇਂ ਗੁਰੂ ਅਮਰ ਗੁਰੂ ਅਰਜਨ ਦੇਵ ਜੀ ਨੇ ਬਚਨ ਕਹੇ ਬਾਣੀ ਵਿੱਚ। ਇਸ ਤਰ੍ਹਾਂ ਦੀ ਇਹ ਵਿਵਸਥਾ ਵਾਲਾ ਸੀ, ਮਿੱਤਰ ਬੈਰੀ ਤੋਂ ਰਹਿਤ ਸੀ। ਇਹਦੇ ਮਨ ਵਿੱਚ ਕੋਈ ਵੀ ਇਹ ਮੇਰਾ ਮਿੱਤਰ ਬੈਰੀ ਐਸਾ ਨਹੀਂ ਹੈ ਸੀ ਪ੍ਰਤੀਤ ਹੁੰਦਾ। ਤਤ ਪਰ ਰਹਿ ਏਕ ਮਨ ਜੀਤਨ, ਜੀਤਨ ਮਨ ਨੂੰ ਜਿੱਤਣ ਵਾਸਤੇ ਹਮੇਸ਼ਾ ਕਹਿੰਦੇ ਤਤ ਪਰ ਰਹਿੰਦਾ, ਸਾਵਧਾਨ ਰਹਿੰਦਾ ਸੀ, ਮਨ ਨੂੰ ਕਿਧਰੇ ਪਾਸੇ ਨਹੀਂ ਜਾਣ ਦਿੰਦਾ ਸੀ। ਨਿਸ਼ਕਾਮੀ ਨਿਤ ਸਹਿਨ ਸੁਸ਼ੀਲ, ਸੇਵਾ ਕਰਦਾ ਹੋਇਆ ਕੋਈ ਕਾਮਨਾ ਨਹੀਂ ਰੱਖਦਾ ਸੀ, ਨਿਸ਼ਕਾਮੀ ਕਾਮਨਾ ਤੋਂ ਰਹਿਤ ਸੀ। ਸਕਾਮਨਾ ਕਾਮਨਾ ਸਹਿਤ ਕੋਈ ਨਹੀਂ, ਇਹਦੀ ਸੇਵਾ ਸੀ। ਇਹ ਥੋੜ੍ਹੇ ਹੁੰਦੇ ਸੇਵਾ ਕਰਤ ਹੋਏ ਨਿਕਾਮੀ, ਜਿਸ ਕੋ ਹੋਤ ਪੁਰਾ ਪ੍ਰਸਵਾਮੀ। ਇਸ ਤਰ੍ਹਾਂ ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰਦਾ ਅਤੇ ਹਮੇਸ਼ਾ ਸਹਿਨਸ਼ੀਲਤਾ ਵਾਲਾ, ਚੰਗੇ ਸ਼ੀਲ ਨਰਮ ਸੁਭਾਅ ਵਾਲਾ ਸੀ। ਸਦਾ ਏਕ ਰਸ ਮਹਿ ਬ੍ਰਿਤ ਮੀਲ, ਸਦਾ ਇੱਕ ਨਾਮ ਰਸ ਵਿੱਚ ਇਹਦੀ ਜਿਹੜੀ ਬਿਰਤੀ ਆ ਮਿਲੀ ਰਹਿੰਦੀ ਹੈ ਸੀ। ਅੰਤਰ ਜਾਮੀ ਸਤਿਗੁਰ ਦਿਆਲ, ਗੁਰੂ ਰਾਮਦਾਸ ਸਾਹਿਬ ਸਤਿਗੁਰੂ ਦਿਆਲੂ ਕਿਰਪਾਲੂ ਹੈ ਤੇ ਨਾਲ ਅੰਦਰ ਦੀਆਂ ਜਾਣਨ ਵਾਲੇ ਅੰਤਰ ਜਾਮੀ ਹੈ। ਲਖੀ ਸਿੱਖ ਕੀ ਦੀਰਘ ਕਾਲ, ਇਹ ਜਿਹੜਾ ਹੰਦਾਲ ਨਾਮੇ ਸਿੱਖ ਹੈ ਇਹਦੀ ਬੜੀ ਭਾਰੀ ਘਾਲਣਾ ਕਮਾਈ, ਸਤਿਗੁਰੂ ਨੇ ਅੰਤਰ ਜਾਮਤਾ ਨਾਲ ਜਾਣ ਲਈ ਲਖ ਲਈ ਹੈ। ਇੱਕ ਦਿਨ ਸਲਤਾ ਕੋ ਗੁਰ ਗਏ, ਇੱਕ ਦਿਨ ਗੁਰੂ ਮਹਾਰਾਜ ਜੀ ਬਹਾਨਾ ਜਿਹਾ ਬਣਾ ਕੇ ਇਹਨੂੰ ਨਿਹਾਲ ਕਰਨ ਲਈ ਜਿਹੜੀ ਬਿਆਸਾ ਨਦੀ ਹੈ ਇਹਦੇ ਵੱਲ ਨੂੰ ਚਲੇ ਗਏ। ਮੰਦ ਮੰਦ ਪਦ ਕੀ ਗਤ ਲਏ, ਹੌਲੀ ਹੌਲੀ ਗੁਰੂ ਮਹਾਰਾਜ ਨੇ ਚਰਨਾਂ ਦੀ ਜਿਹੜੀ ਗਤੀ ਲਈ ਹੈ ਭਾਵੇਂ ਹੌਲੀ ਹੌਲੀ ਚਲੇ ਗਏ। ਮੱਜਨ ਕਰ ਪੁਰਕੋ ਪੁੰਨ ਆਏ, ਇਸ਼ਨਾਨ ਆਦਿ ਕਰਕੇ ਫਿਰ ਗੁਰੂ ਮਹਾਰਾਜ ਜੀ ਵਾਪਸ ਆ ਗਏ ਹਨ। ਦੇਗ ਸਦਨ ਮੋਹ ਗੁਰ ਪ੍ਰਵਿਸ਼ਾਏ, ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਜਿਹੜਾ ਲੰਗਰ ਵਾਲਾ ਘਰ ਹੈ ਜਾਣੀ ਗੁਰੂ ਕਾ ਲੰਗਰ ਵਾਲਾ ਸਥਾਨ ਉਹਦੇ ਵਿੱਚ ਪ੍ਰਵੇਸ਼ ਹੋ ਗਏ, ਲੰਗਰ ਵਿੱਚ ਆ ਵੜੇ ਹਨ। ਜੇ ਤਿਕ ਸਿੱਖ ਕਰਤ ਤਹਿ ਸੇਵਾ, ਗੁਰੂ ਕੇ ਲੰਗਰ ਵਿੱਚ ਜਿੰਨੇ ਵੀ ਗੁਰਸਿੱਖ ਲੰਗਰ ਦੀ ਉੱਥੇ ਸੇਵਾ ਕਰ ਰਹੇ ਸਨ। ਸਨੇ ਸਨੇ ਸਭ ਪਿਖ ਗੁਰਦੇਵਾ, ਗੁਰੂ ਰਾਮਦਾਸ ਸਾਹਿਬ ਜੀ ਜੋ ਗੁਰਦੇਵ ਪ੍ਰਕਾਸ਼ ਰੂਪ ਵਾਹਿਗੁਰੂ ਦਾ ਸਰੂਪ ਹੈ, ਹੌਲੀ ਹੌਲੀ ਸਾਰਿਆਂ ਦੀ ਸੇਵਾ ਨਰੇਸਾਨੀ ਕਰਕੇ ਦੇਖ ਰਹੇ ਸਨ। ਗੁੰਦਤ ਚੂਨ ਤਬ ਹੈ ਹਿੰਦਾਲ, ਇਹ ਜਿਹੜਾ ਹਿੰਦਾਲ ਨਾਮੇ ਗੁਰਸਿੱਖ ਹੈ ਉਸ ਵੇਲੇ ਕਹਿੰਦੇ ਆਟਾ ਗੁਨ ਹੈ ਗੁਨ ਰਿਹਾ ਹੈ ਸੀ। ਲੱਗਿਓ ਰਹਿਓ ਜੁਗ ਹਾਥਨ ਨਾਲ, ਗੁਰੂ ਰਾਮਦਾਸ ਸਾਹਿਬ ਜੀ ਦੇ ਆਉਣ ਕਰਕੇ ਵੀ ਦੋਵੇਂ ਹੱਥਾਂ ਦੇ ਨਾਲ ਆਟਾ ਗੁੰਨਣ ਵਿੱਚ ਹੀ ਇਹ ਲੱਗਿਆ ਰਿਹਾ। ਮ੍ਰਿਤਕਾ ਲੱਗਹਿ ਨਾ ਇਮ ਉਰ ਧਾਰੀ, ਹਾਂ ਫਿਰ ਜਦੋਂ ਗੁਰੂ ਮਹਾਰਾਜ ਜੀ ਆਏ ਵੀ ਹੁਣ ਆਪਾਂ ਨਮਸਕਾਰ ਕਰੀਏ, ਫਿਰ ਖਿਆਲ ਆਇਆ ਵੀ ਕਿਤੇ ਮੱਥਾ ਟੇਕਣ ਲੱਗੇ ਧਰਤੀ ਤੇ ਮਿੱਟੀ ਨਾ ਲੱਗ ਜਾਏ, ਇਸ ਤਰ੍ਹਾਂ ਵੀ ਮਿੱਟੀ ਨਾ ਲੱਗ ਜਾਏ ਦੇਖਿਆ ਇਸ ਨੇ। ਤਬ ਦੋਨੋਂ ਕਰ ਹੱਥ ਪਿਛਾਰੀ, ਇਸ ਤਰ੍ਹਾਂ ਹਿਰਦੇ ਵਿੱਚ ਧਾਰ ਲਿਆ ਵੀ ਜੇ ਹੱਥ ਜੋੜ ਕੇ ਮੱਥਾ ਟੇਕਿਆ ਮਿੱਟੀ ਲੱਗ ਜੂ ਆਟੇ ਨਾਲ, ਜਦੋਂ ਇਹਨੇ ਦੋਵੇਂ ਹੱਥ ਜੋੜ ਕਰਕੇ ਪਿੱਛਾ ਨੂੰ ਕਰ ਲਏ, ਇਹਨੂੰ ਪਿੱਠ ਪਿੱਛੇ ਨੂੰ ਢੂਈ ਪਿੱਛੇ ਜੇ ਹੱਥ ਕਰ ਲਏ ਹਾਂ, ਗੁਰ ਪਦ ਪੰਕਜ ਮਸਤਕ ਧਰਿਓ, ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਕਮਲਾਂ ਉੱਪਰ ਆਪਣਾ ਮੱਥਾ ਰੱਖ ਦਿੱਤਾ, ਜਿਹੜੇ ਹੱਥ ਉਹ ਪਿੱਠ ਪਿੱਛੇ ਜੇ ਕਰ ਲਏ। ਦੇਖ ਪ੍ਰੇਮ ਕੋ ਬਾਕ ਉਚਰਿਓ, ਇਹ ਹਿੰਦਾਲ ਨਾਵੇਂ ਗੁਰਸਿੱਖ ਦਾ ਅੰਦਰਲਾ ਸੱਚਾ ਸੱਚਾ ਪ੍ਰੇਮ ਦੇਖ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਖੁਸ਼ ਹੋ ਕੇ ਬਚਨ ਕਿਹਾ ਹੈ। ਤੇਰੋ ਪ੍ਰੇਮ ਮੋਹ ਮਨ ਪਾਇਓ ਹੈ ਵੀ ਹਿੰਦਾਲ ਨਾਵੇਂ ਗੁਰਸਿੱਖ, ਤੇਰਾ ਅੰਦਰਲਾ ਜਿਹੜਾ ਪ੍ਰੇਮ ਆ ਸਾਡੇ ਮਨ ਨੂੰ ਭਾ ਗਿਆ, ਚੰਗਾ ਲੱਗ ਗਿਆ ਹੈ। ਨਈ ਰੀਤ ਕੋ ਪੰਥ ਚਲਾਇਓ, ਪਹਿਲੀ ਮਰਿਆਦਾ ਤਾਂ ਇਹ ਵੀ ਹੈ ਵੀ ਹੱਥ ਜੋੜ ਕੇ ਫੇਰ ਮੱਥਾ ਰੱਖ ਕੇ ਮਸਤਕ ਰੱਖ ਕੇ ਨਮਸਕਾਰ ਕਰਨੀ। ਤੂੰ ਵੀ ਅੱਜ ਆ ਜਿਹੜਾ ਪਿੱਠ ਪਿੱਛੇ ਜੇ ਹੱਥ ਰੱਖ ਕੇ ਤੇ ਫੇਰ ਸੀਸ ਰੱਖਿਆ ਚਰਨਾਂ ਤੇ, ਇਹ ਨਵੀਂ ਰੀਤੀ ਦਾ ਜਿਹੜਾ ਪੰਥ ਦਾ ਰਸਤਾ ਤੈਨੇ ਚਲਾਇਆ ਹੈ। ਮੇਰੀ ਕਿਰਪਾ ਤੋਹੇ ਪਰ ਭਈ, ਚੰਗਾ ਵੀ ਸਾਡੇ ਗੁਰੂ ਨਾਨਕ ਸਾਹਿਬ ਜੀ ਤੇਰੇ ਉੱਪਰ ਅੱਜ ਬਹੁਤ ਕਿਰਪਾ ਹੋ ਗਈ ਹੈ। ਹੱਥ ਬੰਧਨ ਮੁਕਤੀ ਸੁਭ ਲਈ, ਮਾਂ ਜਿੰਨੇ ਮੋਹ ਮਮਤਾ ਦੇ ਬੰਧਨ ਉਹ ਤੂੰ ਨਾਸ ਕਰ ਲਏ ਹੈ ਤੇ ਮੁਕਤੀ ਕੇਵਲ ਮੁਕਤੀ ਤੈਨੇ ਪ੍ਰਾਪਤ ਕਰ ਲਈ ਹੈ। ਪੂਰਨ ਸੇਵਾ ਅਬ ਤਬ ਹੋਈ, ਹੁਣ ਤਾਂ ਵੀ ਤੇਰੀ ਜਿਹੜੀ ਸੇਵਾ ਕੀਤੀ ਸੀ ਉਹ ਪੂਰੀ ਪੂਰੀ ਸਫਲ ਹੋ ਗਈ ਹੈ। ਵਾਂਛਤ ਪਾਏ ਨਾ ਸੰਸਾ ਕੋਈ, ਜੋ ਤੂੰ ਚਾਹੁੰਦਾ ਹੈ ਉਹ ਪਾਏਗਾ, ਇਸ ਗੱਲ ਵਿੱਚ ਕੋਈ ਸੰਸਾ ਹੀ ਨਹੀਂ, ਤਾਂ ਖਲਾਈ ਨਹੀਂ ਹੈ। ਸਿੱਧ ਅਵਸਥਾ ਗੁਰ ਕੇ ਕਹੇ, ਗੁਰੂ ਰਾਮਦਾਸ ਸਾਹਿਬ ਜੀ ਦੇ ਬਰਰੂ ਬਚਨ ਕਹਿਣੇ ਕਰਕੇ ਜਿਹੜੀ ਸਿੱਧਾਂ ਵਾਲੀ ਅਵਸਥਾ, ਜੀਵਨ ਮੁਕਤ ਪੁਰਸ਼ ਵਾਲੀ ਜਿਹੜੀ ਅਵਸਥਾ ਹੈ, ਸਿੱਧ ਅਵਸਥਾ ਕਹੋ, ਜੀਵਨ ਮੁਕਤਾਂ ਵਾਲੀ ਅਵਸਥਾ ਕਹੋ, ਜੀਵਨ ਮੁਕਤ ਜਿਹੜੀ ਅਵਸਥਾ ਹੈ, ਪ੍ਰਾਪਤ ਭਈ ਪਰਮ ਗੁਰ ਦਹੇ। ਹਾਂ, ਗੁਰੂ ਨੇ ਪੰਜ ਤਰ੍ਹਾਂ ਦੇ ਪਰਮ ਕਹਿੰਦੇ ਗਿਆਨ ਰੂਪੀ ਅਗਨ ਨਾਲ ਦਗਦ ਕਰ ਦਿੱਤੇ ਹੈ, ਤੇ ਜੀਵਨ ਮੁਕਤ ਪੁਰਸ਼ਾਂ ਵਾਲੀ ਅਵਸਥਾ ਇਹਨੂੰ ਪ੍ਰਾਪਤ ਹੋ ਗਈ, ਹਾਸਲ ਹੋ ਗਈ ਹੈ। ਜੈਸੇ ਮਹਾਰੰਕ ਹੋਏ ਕੋਈ, ਕਵੀ ਜੀ ਕਹਿੰਦੇ ਜਿਸ ਤਰ੍ਹਾਂ ਕੋਈ ਬਹੁਤ ਵੱਡਾ ਕੋਈ ਕੰਗਾਲ ਹੋਵੇ, ਨੰਗ ਮਲੰਗ ਜਾ ਹੋਵੇ, ਪਦ ਕੁਬੇਰ ਕੇ ਬੈਠੇ ਸੋਈ। ਉਹ ਕਹਿੰਦੇ ਜਿਹੜਾ ਕੁਬੇਰ ਹੈ ਸਾਰੀ ਦੁਨੀਆਂ ਦਾ ਮਾਲਕ ਹੈ ਮਾਇਆ ਦਾ, ਉਹਦੇ ਤੇ ਬੈਠ ਜੇ, ਸਾਰੀ ਮਾਇਆ ਦਾ ਮਾਲਕ ਬਣ ਕੇ ਬਹਿ ਜੇ। ਇਸ ਤਰ੍ਹਾਂ ਹੀ ਇਹ ਕਹਿੰਦੇ ਹਿੰਦਾਲ ਗੁਰਸਿੱਖ ਦੇ ਨਾਲ ਹੋਈ ਹੈ ਤਾਂ ਇੱਕ ਗੱਲ ਜਿਹੀ ਸੀ, ਗੁਰੂ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਤੇ ਸਭ ਦੁਨੀਆਂ ਦੀ ਮਾਇਆ ਦਾ ਮਾਲਕ ਕੁਬੇਰ ਹੋ ਕੇ ਬਣ ਕੇ ਬਹਿ ਗਿਆ ਹੈ। ਨਿਜ ਕਰ ਸੋ ਤੇ ਮਾਥ ਉਠਾਏ। ਹਾਂ, ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਪਿੱਤਰ ਹੱਥਾਂ ਨਾਲ ਇਹਦਾ ਜਿਹੜਾ ਮੱਥਾ ਸੀ ਉਹ ਤਾਂ ਨੂੰ ਚੁੱਕਿਆ ਹੈ। ਦੀਨ ਸੂਦਨਾ ਬਖਸ਼ਿਸ਼ ਪਾਏ, ਤੇ ਬਖਸ਼ਿਸ਼ ਵਜੋਂ ਸਤਿਗੁਰੂ ਸਾਹਿਬ ਜੀ ਨੇ ਆਪਣੇ ਵੱਲੋਂ ਇੱਕ ਇਸ ਨੂੰ ਸੂਦਨਾ ਦਿੱਤਾ, ਪਰਨਾ ਦਿੱਤਾ, ਜਾਣੀ ਉਹ ਸਰੋ ਪਉ ਬਖਸ਼ਿਆ ਹੈ। ਲੇਕਰ ਧਰਿਓ ਸੀਸ ਪਰ ਜਦ, ਇਸ ਨੇ ਕਹਿੰਦੇ ਉਹ ਸਾਫਾ ਜਾ ਪਰਨਾ ਜਾਣੀ ਸਿਰੋ ਪਉ ਲੈ ਕੇ ਆਪਣੇ ਸੀਸ ਦੇ ਉੱਪਰ ਰੱਖ ਲਿਆ ਹੈ। ਉਹ ਤੋ ਜੀਵ ਈਸ਼ਰ ਭਾ ਤਬੈ, ਪਹਿਲਾਂ ਇਹ ਜੀਵ ਹੀ ਸੀ, ਖੱਟ ਉਗਣਾ ਸਹਿਤ ਖੱਟੋਸ਼ਾ ਸਹਿਤ, ਹੁਣ ਤਾਂ ਈਸ਼ਰ ਛੇ ਗੁਣਾ ਸੰਪੰਨ ਹੋ ਗਿਆ ਹੈ। ਤੀਨ ਲੋਕ ਗਾਮੀ ਹੋਏ ਗਏ, ਆ ਜਦੋਂ ਇਸ ਨੇ ਉਹ ਸਿਰੋ ਪਉ ਸੀਸ ਤੇ ਰੱਖਿਆ, ਐਸੀ ਕਲਾ ਵਰਤੀ ਤਿੰਨਾਂ ਲੋਕਾਂ ਦੀ, ਤਿੰਨਾਂ ਲੋਕਾਂ ਵਿੱਚ ਗਮਨ ਕਰਨ ਵਾਲਾ, ਤਿੰਨਾਂ ਲੋਕਾਂ ਵਿੱਚ ਜਾਣ ਦੀ ਤਾਕਤ ਵਾਲਾ ਹੋ ਗਿਆ ਹੈ। ਸ੍ਰੀ ਸਤਿਗੁਰ ਉੱਚੋ ਪਦ ਦਇਓ, ਕਿਉਂ ਸਤਿਗੁਰੂ ਰਾਮਦਾਸ ਸਾਹਿਬ ਨੇ ਸੇਵਾ ਦੇਖ ਕੇ ਸਭ ਤੋਂ ਉੱਚਾ ਉਹਦਾ ਰੁਤਬਾ ਇਸ ਨੂੰ ਦੇ ਦਿੱਤਾ ਹੈ। ਸਭ ਸਿੱਧਾ ਪ੍ਰਾਪਤ ਭੀ ਆਏ, ਹਾਂ ਸਾਰੀਆਂ ਜਿਹੜੀਆਂ ਰਿੱਧੀਆਂ ਸਿੱਧੀਆਂ ਇਹਨੂੰ ਪ੍ਰਾਪਤ ਹੋਈਆਂ ਹਨ, ਅਨੁਰੂਪ ਵਿੱਚ ਹੋ ਜਾਣਾ, ਇਸੇ ਤਰ੍ਹਾਂ ਬਹੁਤ ਵੱਡੇ ਹੋ ਜਾਣਾ, ਬਹੁਤ ਭਾਰੀ ਹੋ ਜਾਣਾ, ਬੋਝਲ ਹੋ ਜਾਣਾ, ਕਿਸੇ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਲੈਣਾ, ਅਤੇ ਇੱਥੋਂ ਬੈਠੇ ਹਜ਼ਾਰਾਂ ਮੀਲਾਂ ਦੇ ਵਿੱਚ ਤੱਕ ਸਰਵਣ ਕਰ ਲੈਣਾ, ਇੱਥੇ ਬੈਠੇ ਹਜ਼ਾਰਾਂ ਮੀਲਾਂ ਤੱਕ ਦੇਖ ਲੈਣਾ ਵੀ ਕਿੱਥੇ ਕੀ ਹੋ ਰਿਹਾ ਹੈ। ਹਾਂ, ਦੂਰ ਗਵਨ, ਦੂਰ ਦਰਸ਼ਨ, ਦੂਰ ਸਰਵਣ, ਇਹ ਸਾਰੀਆਂ ਸਿੱਧਾਂ ਅੱਠ ਮੁੱਖ ਹੈ। ਦਸ ਦੂਜੀਆਂ ਗੌਣ ਹਨ, 18 ਸਿਧੀਆਂ ਇਸ ਨੂੰ ਪ੍ਰਾਪਤ ਹੋ ਗਈਆਂ ਹਨ। ਅਦਭੁਤ ਹੀ ਕੁਛ ਬਣਿਓ ਬਣਾਏ। ਅਸ਼ਰਜ ਜੀ ਕਹਿੰਦੇ ਜਿਹੜਾ ਬਣਾ ਜਾਏ ਤਾਂ ਬਣ ਗਿਆ, ਜਾਣੀ ਅਸ਼ਰਜ ਹੀ ਇਹਦੀ ਬਣਤਰ ਜੀ ਬਣ ਗਈ ਹੈ। ਹੱਥ ਜੋਰ ਕਰ ਖਰੋ ਹਿੰਦਾਲ। ਉਸ ਵੇਲੇ ਹਿੰਦਾਲ ਨਾਮੇ ਗੁਰਸਿੱਖ ਦੋਵੇਂ ਹੱਥ ਜੋੜ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਖੜਾ ਹੋ ਗਿਆ ਹੈ। ਕਰ ਸਤਿਗੁਰ ਕੋ ਸੁਜਸ ਵਿਸਾਲ। ਗੁਰੂ ਰਾਮਦਾਸ ਸਾਹਿਬ ਜੀ ਦਾ ਬੜਾ ਭਾਰੀ ਇਸਨੇ ਸ੍ਰੇਸ਼ਟ ਜਸ ਕੀਤਾ ਹੈ। ਕਹੀ ਨਾ ਜਾਏ ਗੁਰੂ ਗਤ ਨਿਆਰੀ। ਇਹ ਗੁਰੂ ਰਾਮਦਾਸ ਸਾਹਿਬ ਦੀ ਆਪਦੀ ਜਿਹੜੀ ਰੀਤੀ ਹੈ ਵੱਖਰੀ ਹੈ, ਇਹ ਨਿਆਰੀ ਰੀਤੀ ਮਰਿਆਦਾ ਮਾਰਾ ਮੈਥੋਂ ਤਾਂ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਸ਼ਿਨ ਮਹਿ ਬਖਸ਼ ਤਿਲੋਕੀ ਸਾਰੀ। ਕਿਉਂਕਿ ਸ਼ਿਨ ਦੇ ਵਿੱਚ ਹੀ ਆਪ ਜੀ ਨੇ ਤਿਲੋਕੀ ਜਿਹੜੀ ਤਿੰਨ ਲੋਕ ਹੈ ਮੈਨੂੰ ਬਖਸ਼ ਦਿੱਤੇ ਹਨ, ਤਿੰਨਾਂ ਲੋਕਾਂ ਦਾ ਗਿਆਨ ਦੇ ਦਿੱਤਾ ਹੈ। ਕਰ ਹੈ ਨਿਹਾਲ ਦਾਸ ਤਤਕਾਲਾ। ਤਾਂ ਮਹਾਰਾ ਆਪਣੇ ਦਾਸਾਂ ਨੂੰ ਬੜੀ ਛੇਤੀ ਨਿਹਾਲੋ ਨਿਹਾਲ ਕਰਦੇ ਹੋ। ਤੁਮ ਸਮਾਨ ਨਹਿ ਆਨ ਕਿਰਪਾਲਾ। ਗੁਰੂ ਰਾਮਦਾਸ ਸਾਹਿਬ ਤੁਹਾਡੇ ਵਰਗਾ ਤਾਂ ਹੋਰ ਕੋਈ ਕਿਰਪਾਲੂ ਨਹੀਂ ਹੋ ਸਕਦਾ ਹੈ। ਧੰਨ ਧੰਨ ਗੁਰ ਪਰਮ ਉਦਾਰੇ। ਇਸ ਕਰਕੇ ਹੇ ਪਰਮ ਵੱਡੇ ਉਦਾਰ ਸਖੀ ਦਾਤੇ ਗੁਰੂ ਰਾਮਦਾਸ ਸਾਹਿਬ ਜੀ ਆਪ ਧੰਨ ਹਾਂ ਧੰਨ ਹਾਂ। ਕਹੇ ਨਾ ਜਾਏ ਚਰਿੱਤਰ ਤੁਮਾਰੇ। ਆਪ ਜੀ ਦੇ ਜਿਹੜੇ ਕੌਤਕ ਹੈ ਮੈਥੋਂ ਤਾਂ ਜਵਾਨ ਨਾਲ ਕਥਨ ਨਹੀਂ ਕੀਤੇ ਜਾ ਸਕਦੇ। ਤਬ ਸ੍ਰੀ ਮੁਖ ਤੇ ਬਾਕ ਬਖਾਨੇ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਮੁਖ ਤੋਂ ਫਿਰ ਹਿੰਦਾਲ ਨੂੰ ਬਚਨ ਕਹੇ। ਅਬ ਆਪਣੇ ਘਰ ਗਮ ਨਾ ਸਿਆਣੇ। ਇਹ ਵੀ ਸਿਆਣੇ ਹਿੰਦਾਲ, ਹੁਣ ਤੂੰ ਆਪਣਾ ਜਿੱਥੇ ਘਰ ਹੈ ਨਾ ਉੱਥੇ ਚਲਾ ਜਾ। ਅੰਮ੍ਰਿਤਸਰ ਤੋਂ ਨੇੜੇ ਹੀ 7-8 ਮੀਲ ਤੇ ਗੁਰੂ ਕਾ ਜੰਡਿਆਲਾ ਨਗਰ ਹੈ, ਹੁਣ ਵੀ ਉਹ ਗੁਰੂ ਕਾ ਜੰਡਿਆਲਾ ਹੀ ਇਹਨੂੰ ਕਹਿੰਦੇ ਨੇ। ਇੱਥੇ ਇਹਦੇ ਘਰ ਸੀ, ਇੱਥੇ ਹੁਣ ਇਹਨਾਂ ਦੀ ਗੱਦੀ ਵੀ ਚੱਲਦੀ ਹੈ ਅਤੇ ਜਿਹੜੇ ਵੀ ਅੱਗੇ ਤੋਂ ਅੱਗੇ ਗੱਦੀ ਦੇ ਮਾਲਕ ਹੁੰਦੇ ਹੈ ਅਤੇ ਅੰਮ੍ਰਿਤ ਵੇਲੇ ਇਸ਼ਨਾਨ ਆਦਿਕ ਦੀ ਕਿਰਿਆ ਕਰਕੇ ਸਾਰੀ ਸਾਧ ਕੇ ਅਤੇ ਉਹ ਜਿਵੇਂ ਇਹਨਾਂ ਦੇ ਹਿੰਦਾਲ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਮੱਥਾ ਪਿੱਛੇ ਜੇ ਪਾਠ ਕਰਕੇ ਟੇਕਿਆ ਸੀ, ਉਵੇਂ ਟੇਕਦੇ ਇੱਕ ਵਾਰੀ ਪਹਿਲਾਂ ਉਹ ਗੱਦੀ 'ਤੇ ਬੈਠਣ ਲੱਗੇ, ਪੇਠੇ ਨੂੰ ਹੱਥ ਕਰ ਲੈਂਦੇ ਆ ਅਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਧਿਆਨ ਕਰਕੇ ਮੱਥਾ ਟੇਕ ਦਿੰਦੇ ਆ। ਇਸ ਤਰ੍ਹਾਂ ਇਹ ਗੁਰੂ ਕੇ ਜੰਡਿਆਲੇ ਜਿੱਥੇ ਇਹਦੇ ਘਰ ਸੀ ਉੱਥੇ ਚਲਿਆ ਗਿਆ ਸਤਿਗੁਰੂ ਦੇ ਹੁਕਮ ਨਾਲ। ਸਤਿਨਾਮ ਕੋ ਮੰਤਰ ਜਪਾਵਹੁ। ਮਹਾਰਾਜ ਨੇ ਕਿਹਾ ਵੀ ਤੂੰ ਘਰੇ ਜਾ ਕੇ ਨਗਰ ਪਹੁੰਚ ਕੇ ਸਤਿਨਾਮ ਵਾਹਿਗੁਰੂ ਜਿਹੜਾ ਹੈ ਇਹ ਮੰਤਰ ਹੈ ਗੁਰਮੰਤਰ, ਇਹ ਤੂੰ ਜਪ ਜਪਾ। ਬਹੁ ਲੋਕਨ ਉਪਦੇਸ਼ ਦ੍ਰਿੜਾਵਹੁ। ਬਹੁਤੇ ਲੋਕਾਂ ਨੂੰ ਇਹ ਵੀ ਉਪਦੇਸ਼ ਤੋਂ ਪੱਕਿਆ ਕਰਾ ਵੀ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ। ਇਮ ਕਹਿ ਵਿਦਾ ਕੀਨ ਹਿੰਦਾਲ। ਇਸ ਤਰ੍ਹਾਂ ਦੇ ਪਾਵਨ ਪਿੱਤਰ ਬਚਨ ਕਹਿ ਕੇ ਹਿੰਦਾਲ ਨਾਮੇ ਗੁਰਸਿੱਖ ਨੂੰ ਸਤਿਗੁਰੂ ਨੇ ਆਪਣੇ ਕੋਲੋਂ ਵਿਦਾ ਕਰ ਦਿੱਤਾ ਹੈ। ਗਮਨਿਓ ਲੈ ਕਰ ਬਖਸ਼ ਵਿਸਾਲ। ਮਹਾਨ ਵੱਡੀ ਤੋਂ ਵੱਡੀ ਬਖਸ਼ਿਸ਼ ਪ੍ਰਾਪਤ ਕਰਕੇ ਲੈ ਕੇ ਚਲਿਆ ਗਿਆ ਗੁਰੂ ਕੇ ਜੰਡਿਆਲੇ ਨਗਰ ਨੂੰ। ਵਸਿਓ ਜਾਏ ਆਪਣੇ ਗ੍ਰਹਿ ਮਾਹੀ। ਆਪਣੇ ਘਰ ਦੇ ਵਿੱਚ ਜਾ ਕੇ ਵਸਿਆ ਜਿੱਥੇ ਅੱਜ ਕੱਲ੍ਹ ਵੀ ਇਹਨਾਂ ਦੀ ਗੱਦੀ ਚੱਲਦੀ ਹੈ ਹਿੰਦਾਲ ਸਿੱਖ ਦੀ। ਕਬ ਕਬ ਆਏ ਦਰਸ਼ ਕੋ ਪਾਹੀ। ਕਦੇ ਕਦੇ ਗੁਰੂ ਰਾਮਦਾਸ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਦਰਸ਼ਨ ਵੀ ਪਾਉਂਦਾ, ਦਰਸ਼ਨ ਕਰ ਜਾਂਦਾ ਹੈ। ਕਹਿਓ ਹਿੰਦਾਲ ਕੇਰ ਬਿਰਤਾਂਤ। ਕਹਿੰਦੇ ਇਸ ਤਰ੍ਹਾਂ ਇਹ ਹਿੰਦਾਲ ਨਾਮੇ ਗੁਰਸਿੱਖ ਦਾ ਅਸੀਂ ਪ੍ਰਸੰਗ ਕਿਹਾ ਇੱਥੇ ਸਪਸ਼ਟ ਰੂਪ ਵਿੱਚ। ਜਿਮ ਬਖਸ਼ਿਸ਼ ਹੋਈ ਬਖਿਆਤ। ਇਸ ਤਰ੍ਹਾਂ ਵੀ ਹਿੰਦਾਲ ਨਾਮੇ ਗੁਰਸਿੱਖ ਨੂੰ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸੋਂ ਮਹਾਨ ਬਖਸ਼ਿਸ਼ ਹੋਈ ਸੀ ਵੀ ਉਵੇਂ ਪ੍ਰਸੰਗ ਕਿਹਾ ਸੀ, ਕਿਉਂਕਿ ਕਈਆਂ ਨੇ ਇਹ ਹਿੰਦਾਲ ਦੇ ਨਾਮ ਦੇ ਨਾਲ ਐਸੀ ਵੀ ਸਾਖੀ ਜੋੜੀ ਹੈ ਵੀ ਹਿੰਦਾਲ ਇੱਕ ਉਦਾਸੀ ਸੰਤ ਦਾ ਚੇਲਾ ਹੋਇਆ ਹੈ ਵੀ ਉਹਨੇ ਨਿਹਾਲ ਕੀਤਾ ਸੀ, ਉਹਨੇ ਸ਼ਕਤੀਆਂ ਇਹਨੂੰ ਦਿੱਤੀਆਂ ਸੀ। ਨਹੀਂ, ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸੋਂ ਨਿਹਾਲ ਹੋਇਆ ਸੀ, ਕਿਸੇ ਦਾਸੀ ਸੰਤ ਦਾ ਚੇਲਾ ਨਹੀਂ, ਗੁਰੂ ਰਾਮਦਾਸ ਸਾਹਿਬ ਜੀ ਦਾ ਹੀ ਸਿੱਖ ਸੀ ਐਸੇ ਜਾਣਨਾ। ਇਸ ਕਰਕੇ ਇਸ਼ਾਰੇ ਨਾਲ ਕਿਹਾ ਇਹ ਜੇ ਉਹ ਜਿਵੇਂ ਮਹਾਰਾਜ ਨੇ ਕਿਹਾ ਸੀ ਉਵੇਂ ਚੱਲਿਆ ਗਿਆ ਸੀ। ਮੈਂ ਪ੍ਰਸੰਗ ਉਵੇਂ ਕਿਹਾ ਜਿਸ ਦਾ ਯਥਾਰਥ ਹੈ। ਟਹਿਲ ਕਰੀ ਸ਼ਰਧਾ ਕੇ ਸਾਥ, ਕਿਉਂਕਿ ਗੁਰੂ ਰਾਮਦਾਸ ਸਾਹਿਬ ਦੀ ਬੜੀ ਸ਼ਰਧਾ ਨਾਲ ਇਸਨੇ ਲੰਗਰ ਦੀ ਸੇਵਾ ਕੀਤੀ ਸੀ। ਮਹਿਲ ਲਹਿਓ ਅਰ ਭਇਓ ਸਨਾਥ, ਇਸ ਕਰਕੇ ਵਾਹਿਗੁਰੂ ਦਾ ਮਹਿਲ ਕੀ ਸਰੂਪ ਵੀ ਇਸਨੇ ਲੈ ਲਿਆ, ਪ੍ਰਾਪਤ ਕਰ ਲਿਆ, ਤੇ ਨਾਲੇ ਸਨਾਥ ਕੀਏ ਨਿਹਾਲ ਹੋ ਗਿਆ। ਸ੍ਰੀ ਗੁਰ ਦ੍ਰਿਸ਼ਟ ਕਰੀ ਜਿਸ ਔਰ, ਕਵੀ ਜੀ ਕਹਿੰਦੇ ਆ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਜਿਸ ਤਰ੍ਹਾਂ ਵੀ ਮਿਹਰ ਭਰੀ ਨਿਗਾਹ ਕੀਤੀ, ਭਇਓ ਨਿਹਾਲ ਬੰਦ ਨਿਜ ਤੋਰ, ਉਹੀ ਹਿੰਦਾਲ ਨਾਮ ਵਾਂਗ ਕਦੇ ਆਪਣੇ ਬੰਧਨ ਨੂੰ ਤੋੜਦਾ ਨਿਹਾਲੋ ਨਿਹਾਲ ਹੋ ਗਿਆ ਅਥਵਾ ਦੁੱਖਾਂ ਤੋਂ ਰਹਿਤ ਹੋ ਗਿਆ। ਅਰਪਣ ਕੀ ਠਾਨਾ ਕਲਿਆਣ, ਅਰਪਣ ਕੀ ਨੀ ਅਪਰਨ ਕੀ ਹੈ, ਅਰਪਣ ਤਾਂ ਨੀ ਅਪਰਨ ਹੈ। ਅਪਰਨ ਕੀ ਠਾਨੈ ਕਲਿਆਣ, ਆਹੋ ਕਹਿੰਦੇ ਨਿਹਾਲ ਹੋ ਕੇ ਹੋਰਨਾਂ ਦੀ ਵੀ ਕਲਿਆਣ ਕਰ ਦਿੰਦਾ, ਹੋਰਨਾਂ ਦਾ ਵੀ ਭਲਾ ਕਰਨ ਯੋਗ ਹੋ ਜਾਂਦਾ। ਇਹੋ ਸਾਖੀ ਯਾ ਮੈਂ ਪਰਮਾਨ, ਇਹ ਜਿਹੜੀ ਹਿੰਦਾਲ ਗੁਰਸਿੱਖ ਦੀ ਸਾਖੀ, ਇਹਦੇ ਵਿੱਚ ਕਹਿੰਦੇ ਪ੍ਰਤੱਖ ਪ੍ਰਮਾਣ ਹੈ। ਇੱਕ ਤਾਂ ਹੁੰਦਾ ਨਾ ਅਨੁਮਾਨ ਪ੍ਰਮਾਣ, ਜਿਵੇਂ ਧੂੰਆਂ ਨਿਕਲਦਾ ਹੋਵੇ ਉੱਥੋਂ ਅਨੁਮਾਨ ਹੋ ਜਾਂਦਾ ਹੈ ਵੀ ਇੱਥੇ ਕੋਈ ਅੱਗ ਹੈਗੀ ਆ, ਉਹ ਧੂੰਆਂ ਨਿਕਲਿਆ ਅਨੁਮਾਨ ਲਾ ਲਿਆ ਜਾਂਦਾ ਹੈ। ਇੱਕ ਜਿਹੜੀ ਕੋਈ ਸਾਹਮਣੇ ਘਟਨਾ ਵਾਪਰੀ ਹੋਵੇ ਉਹਨੂੰ ਕਹਿੰਦੇ ਵੀ ਇਹ ਤਾਂ ਪ੍ਰਤੱਖ ਹੀ, ਇਹਦਾ ਕੀ ਕਹਿਣਾ, ਇਹ ਤਾਂ ਸਾਹਮਣੇ ਆ ਹੋਇਆ, ਉਹਨੂੰ ਪ੍ਰਤੱਖ ਪ੍ਰਮਾਣ ਕਹਿ ਦਿੰਦੇ ਨੇ। ਇਸ ਤਰ੍ਹਾਂ ਉਹ ਕੋਈ ਇਤਿਹਾਸਿਕ ਪ੍ਰਮਾਣ ਨੇ ਵੀ ਅੱਗੇ ਤੋਂ ਅੱਗੇ ਕੋਈ ਆਪਣੇ ਦਾਦੇ ਪੜਦਾਦੇ ਪੁਸ ਦਰ ਪੁਸ ਕੋਈ ਗੱਲ ਚੱਲੀ ਆਈ ਹੈ ਅਤੇ ਉਹ ਵੀ ਮੰਨੀ ਜਾਂਦੀ ਹੈ। ਜਿਵੇਂ ਕੋਈ ਆਮ ਕਈ ਅਸਥਾਨਾਂ ਦੀ ਗੱਲ ਚੱਲਦੀ ਹੁੰਦੀ ਵੀ ਇੱਥੇ ਸ਼ਹੀਦ ਸਿੰਘਾਂ ਦਾ ਬੜਾ ਤਕੜਾ ਸਖਤ ਪਹਿਰਾ ਹੈ, ਜਿਹੜਾ ਵੀ ਇੱਥੋਂ ਕੋਈ ਮਾੜਾ ਮੋਟਾ ਪੱਤਾ ਵੀ ਤੋੜ ਲਏ ਉਹਨੂੰ ਬਈ ਬੜੀ ਸਜ਼ਾ ਮਿਲਦੀ, ਉਹਨਾਂ ਹੋ ਜਾਂਦਾ, ਆਹ ਹੋ ਜਾਂਦਾ, ਉਹ ਹੋ ਜਾਂਦਾ ਹੈ। ਫਿਰ ਲੋਕ ਉਹਨੂੰ ਵੀ ਮੰਨਦੇ ਆ ਵੀ ਹਾਂ ਇਹ ਜਿਹੜੇ ਅੱਗੇ ਤੋਂ ਗੱਲ ਚੱਲੀ ਹੋਈ ਹੈ ਗੱਲ ਠੀਕ ਹੈ, ਜਿਉਂ ਇਉਂ ਪੁਲਿਸ ਦਰ ਪੁਲਿਸ ਚੱਲੀ ਆਉਂਦੀ ਹੋਵੇ ਨਾ ਗੱਲ ਵੀ ਆਹ ਤਰਖ ਅਤੇ ਆਹ ਕਿਸੇ ਰੂਹ ਦਾ ਐਸ਼ ਪਹਿਰਾ ਪੂਰਾ, ਇੱਥੇ ਦੈਂਤ ਰਹਿੰਦਾ, ਇੱਥੇ ਸ਼ਹੀਦ ਰਹਿੰਦਾ, ਇੱਥੇ ਸੱਜਤ ਰਹਿੰਦਾ ਹੈ, ਭਾਵੇਂ ਉਹ ਦਰਖਤ 'ਤੇ ਰਹਿੰਦਾ ਕਿਸੇ ਨੇ ਨਹੀਂ ਦੇਖਿਆ ਹੁੰਦਾ, ਦਿਸਦਾ ਵੀ ਨਹੀਂ ਹੁੰਦਾ ਹੈ, ਪਰ ਅੱਗੇ ਤੋਂ ਅੱਗੇ ਗੱਲ ਚੱਲਦੀ ਹੈ ਜਿਸ ਕਰਕੇ ਉਹ ਮੰਨੀ ਜਾਂਦੀ ਹੈ। ਇਸ ਤਰ੍ਹਾਂ ਵੀ ਪਰਮੇਸ਼ਰ ਦੇ ਸੰਬੰਧ ਵਿੱਚ ਵੀ ਇਤਿਹਾਸਿਕ ਪ੍ਰਮਾਣ ਵੀ ਹੈ ਵੀ ਸਾਰੇ ਰਿਸ਼ੀ ਮੁਨੀ ਜਦੋਂ ਤੋਂ ਸੰਸਾਰ ਬਣਿਆ ਉਦੋਂ ਤੋਂ ਪੀਰ ਪਕੰਬਰ ਔਲਗੇ ਸਭ ਕਹਿੰਦੇ ਆਏ ਵੀ ਪਰਮੇਸ਼ਰ ਹੈਗਾ, ਪਰਮੇਸ਼ਰ ਹੈਗਾ। ਇਸ ਕਰਕੇ ਸਾਰੇ ਕਹਿੰਦੇ ਆ ਗੱਲ ਮੰਨਣ ਵਿੱਚ ਵੀ ਹਾਂ ਪਰਮੇਸ਼ਰ ਹੈਗਾ, ਭਾਵੇਂ ਪਰਮੇਸ਼ੁਰ ਉਹਨਾਂ ਨੇ ਨਹੀਂ ਦੇਖਿਆ, ਅਸੀਂ ਵੀ ਨਹੀਂ ਦੇਖਿਆ, ਪਰ ਉਹ ਸਾਰੇ ਅੱਗੇ ਪਿੱਛੇ ਸਾਰੇ ਕਹਿੰਦੇ ਆਏ ਆ ਵੀ ਹੈ ਪਰਮੇਸ਼ੁਰ। ਇਸ ਤਰ੍ਹਾਂ ਦੇ ਜਿਹੜੇ ਪ੍ਰਮਾਣ ਉਹਨਾਂ ਨੇ ਖੱਟ ਲਿਖੇ 6 ਲਿਖੇ ਬਿਰਤੀ ਪ੍ਰਭਾਕਰ ਦੇ ਵਿੱਚ, ਇਹਦਾ ਬੜਾ ਵਿਸਥਾਰ ਨਾਲ ਉਹ ਦਿੰਦਾ ਹੈ। ਇਹ ਤਾਂ ਭਾਵੇਂ ਬਿਰਤੀ ਪ੍ਰਭਾਕਰ ਜਿਹੜੀ ਬੜਾ ਖੱਟ ਜਿਹੜੇ ਪ੍ਰਮਾਣ ਹੈ ਵਿਸ਼ਾ ਹੈ, ਪਰ ਫਿਰ ਵੀ ਪੜ੍ਹਨ ਵਿੱਚ ਨਿਚਲ ਦਾਸ ਜੀ ਨੇ ਜਿਹੜੇ ਲਫ਼ਜ਼ ਹੈ ਬੜੇ ਗਹਿਰ ਗੰਭੀਰ ਜੇ ਰੱਖੇ, ਬਿਨਾਂ ਵਿਦਿਆ ਗੁਰੂ ਤੋਂ ਲਫ਼ਜ਼ਾਂ ਦੇ ਮਹਿਨੇ ਨਹੀਂ ਆਉਂਦੇ, ਹੈ ਸੌਖੇ ਹੀ ਉਹ। ਔਰ ਜਿਵੇਂ ਨਿੰਗਾਂ ਸਿੰਘਾਂ ਦੇ ਬੋਲੇ ਜੇ ਨਾ ਬਣਾਏ ਹੋਏ, ਇਸ ਤਰ੍ਹਾਂ ਉਹ ਵਿਦਵਾਨਾਂ ਦੇ ਵੀ ਕੋਈ ਲਫ਼ਜ਼ ਬਣਾਏ ਹੋਏ ਹੈ। ਹਾਵੇ ਆਕਾਸ਼ ਵਿੱਚ ਨਵ ਵਿੱਚ ਨਖਸ਼ਤਰ ਜਿਹੜੇ ਤੇਰੋ ਧਾਨ ਹੋ ਗਏ, ਨਕਸ਼ਤਰ ਕਹੋ ਤਾਰੇ ਕਹਿ ਦਿਓ ਅਤੇ ਨਵ ਕਹਿ ਦਿਓ ਆਕਾਸ਼ ਕਹਿ ਦਿਓ। ਨਵ ਵੀ ਮੇ ਜਿਹੜੇ ਨਕਸ਼ਤਰ ਸੀ ਤੇਰੋ ਧਾਨ ਹੋ ਗਏ। ਹੁਣ ਆਮ ਤਾਂ ਨਹੀਂ ਸਮਝ ਆਉਂਦੀ ਵੀ ਨਕਸ਼ਤਰ ਕੀ ਹੁੰਦਾ ਹੈ, ਉਹ ਜਿੱਥੇ 27 ਨਛੱਤਰ ਹੈ ਉਹ ਆਕਾਸ਼ ਵਿੱਚ ਹੀ ਹੈ 27 ਤਾਰੇ, ਇਸ ਕਰਕੇ ਉਹਨਾਂ ਤੋਂ ਸਾਰੇ ਤਾਰਿਆਂ ਦਾ ਉਹ ਅਰਥ ਲੈ ਲੈਂਦੇ ਵੀ ਜਿਵੇਂ ਸੂਰਜ ਦੇ ਚੜ੍ਹਿਆਂ ਸਾਰੇ ਜਿਹੜੇ ਆਕਾਸ਼ ਵਿੱਚ ਤਾਰੇ ਆ ਛੁੱਪ ਜਾਂਦੇ ਆ, ਗੁਪਤ ਹੋ ਜਾਂਦੇ, ਆਪਾਂ ਅਲੋਪ ਕਹਿ ਜਾਂਦੇ ਹਾਂ, ਜਿਸ ਨੂੰ ਬੰਦ ਹੋ ਜਾਂਦੇ ਕਹਿ ਦਿੰਦੇ, ਉਹਨਾਂ ਦੀ ਬੋਲੀ ਹੈ ਵੀ ਤਿਰੋਧਾਨ ਹੋ ਜਾਂਦੇ ਨੇ। ਜਿਹਨੇ ਹੁਣ ਨਹੀਂ ਉਹ ਉਸਤਾਦ ਤੋਂ ਪੜਿਆ, ਉਹ ਫਿਰ ਚੱਕਰ ਵਿੱਚ ਪੈਂਦਾ ਵੀ ਤਿਰੋਧਾਨ ਕਾਹਦੇ ਨਾਲ ਖਾਈ ਜਾਏ, ਕੀ ਹੁੰਦਾ ਤਿਰੋਧਾਨ। ਇਸ ਤਰ੍ਹਾਂ ਅਭਿਆਕਿਰਤ, ਵਿਸ਼ਿਸ਼ਟ, ਵਿਸ਼ੇਸ਼ਣ, ਇਹੋ ਜਿਹੜੇ ਲਫ਼ਜ਼ ਹੈ ਇਹ ਸਾਰੇ ਵਿਦਵਾਨਾਂ ਦੇ ਕਲਪੇ ਹੋਏ ਹੈ। ਵਿਸ਼ੇਸ਼ ਹੁਣ ਉਹ ਸਮਝਾਏ ਵਿਧਾ ਨਹੀਂ, ਉਹਦਾ ਮਹਿਣਾ ਪਤਾ ਲੱਗਦਾ ਵੀ ਵਿਸ਼ੇਸ਼ ਕਿਹਨੂੰ ਕਹਿੰਦੇ ਨੇ, ਚੱਕਰ ਵਿੱਚ ਪੈਂਦਾ। ਇਸ ਤਰ੍ਹਾਂ ਹੀ ਇਹ ਵਿਦਵਾਨਾਂ ਨੇ ਲਫ਼ ਕਬਜੇ ਹੋਏ ਹਨ। ਉਸ ਵਿੱਚ ਕਹਿ ਰਿਹਾ ਕਵੀ, ਇਹ ਸਾਖੀ ਜਾਂ ਮੈਂ ਪਰਮਾਨ, ਇਹ ਜਿਹੜੀ ਸਾਖੀ ਹੈ ਨਾ ਹੰਦਾਲ ਦੀ, ਇਸ ਦੇ ਵਿੱਚ ਪ੍ਰਤੱਖ ਪ੍ਰਮਾਣ ਹੈ। ਦੁਹਰਾ ਰਾਈ ਹੁਤੋ ਸੁਮੇਰ ਸੋ, ਦੇਖ ਲੋ ਜਿਹੜਾ ਇਹ ਹੰਦਾਲ ਸੀ ਇੱਕ ਰਾਈ ਜਿੰਨਾ ਸੀ, ਨਿੱਕਾ ਜਾ ਸੁਮੇਰ ਪਰਬਤ ਵਰਗਾ ਹੋ ਗਿਆ ਭਾਰੀ ਮਹਾਨ। ਭਇਓ ਜਗਤ ਬਖਿਆਤ, ਸੰਸਾਰ ਦੇ ਵਿੱਚ ਬੜਾ ਭਾਰੀ ਹੰਦਾਲ ਪ੍ਰਗਟ ਹੋਇਆ। ਨਹਿ ਅਚਰਜ ਕੋਈ ਕਰੋ, ਕਵੀ ਜੀ ਕਹਿੰਦੇ ਇਹਦੇ ਵਿੱਚ ਤੁਸੀਂ ਵੀ ਆਪਣੇ ਮਨ ਦੇ ਵਿੱਚ ਹੈਰਾਨੀ ਜੀ ਨਾ ਜ਼ਾਹਰ ਕਰੋ ਵੀ ਇਉਂ ਵੱਡਾ ਕਿਵੇਂ ਹੋ ਗਿਆ ਨਿੱਕਾ ਜਾਏ। ਸਤਿਗੁਰ ਸਫਲੀ ਦਾਤ, ਕਿਉਂਕਿ ਸਤਿਗੁਰੂ ਦੀ ਜਿਹੜੀ ਸੇਵਾ ਕਰਕੇ ਦਾਤ ਦਿੱਤੀ ਉਹ ਸਫਲੀ ਹੁੰਦੀ ਹੈ, ਸਤਿਗੁਰੂ ਇਹ ਮਹਾਨ ਬਣਾ ਦਿੰਦੇ। ਚੌਪਈ ਇੱਕ ਦਿਨ ਬੈਠੇ ਸਤਿਗੁਰ ਦਿਆਲੂ, ਅੱਗੇ ਸਾਖੀ ਹੋਰ ਚੱਲ ਪਈ ਹੈ। ਇੱਕ ਦਿਨ ਦੀ ਗੱਲ ਹੈ, ਦਿਆਲੂ ਕਿਰਪਾਲੂ ਸਤਿਗੁਰੂ ਰਾਮਦਾਸ ਸਾਹਿਬ ਜੀ ਬੈਠੇ ਸਨ। ਭਾਇਓ ਗੁਰਦਾਸ ਸੋ ਪ੍ਰੇਮ ਵਿਸਾਲੂ, ਇਹ ਜਿਹੜਾ ਭਾਈ ਗੁਰਦਾਸ ਹੈ ਇਹਦੇ ਮਨ ਦੇ ਵਿੱਚ ਬੜਾ ਭਾਰੀ ਪ੍ਰੇਮ ਪਿਆਰ ਹੋਇਆ ਹੈ, ਸਤਿਗੁਰੂ ਦੀ ਹਜ਼ੂਰੀ ਵੀ ਚੱਲ ਕੇ ਆਇਆ ਹੈ। ਹੱਥ ਜੋੜ ਕੇ ਬਿਨੈ ਬਖਾਨੀ, ਦੋਵੇਂ ਹੱਥ ਜੋੜ ਕੇ ਭਾਈ ਗੁਰਦਾਸ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਬੇਨਤੀ ਕੀਤੀ ਹੈ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠੇ ਸੀ, ਇੱਕ ਸਾਲ ਹੋ ਗਿਆ ਸੀ ਗੱਦੀ ਉੱਪਰ ਬੈਠਿਆ ਹੋਇਆ, ਫਿਰ ਇਹ ਭਾਈ ਗੁਰਦਾਸ ਜੀ ਗੁਰੂ ਮਹਾਰਾਜ ਦੇ ਦਰਸ਼ਨ ਦਾਰ ਕਰਨ ਲਈ ਚੱਲ ਕੇ ਆਇਆ ਸੀ। ਗਿਆਨੀ ਗਿਆਨ ਸਿੰਘ ਜੀ ਨੇ ਗੁਰੂ ਖਾਲਸਾ ਤਵਾਰੀਖ ਵਿੱਚ ਲਿਖਿਆ ਵੀ ਫਿਰ ਗੁਰੂ ਰਾਮਦਾਸ ਸਾਹਿਬ ਵੱਲੋਂ ਸਿੱਖੀ ਪ੍ਰਾਪਤ ਕਰਕੇ 3 ਸਾਲ ਤੱਕ ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਿਹਾ। ਫਿਰ ਉਸ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਆਗਰੇ ਸ਼ਹਿਰ ਵੱਲ ਭੇਜ ਦਿੱਤਾ ਸੀ। 2 ਸਾਲ ਫਿਰ ਉੱਥੇ ਰਿਹਾ। ਇਸ ਤਰ੍ਹਾਂ ਫਿਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਫਿਰ ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਗਿਆ ਸੀ। ਥੋੜ੍ਹਾ ਜਿਹਾ ਵਿਸਥਾਰ ਨਾਲ ਉੱਥੇ ਦਾ ਪ੍ਰਸੰਗ ਇੱਥੇ ਸੰਖੇਪ ਨਾਲ ਆਇਆ, ਸੁਣੀਏ ਆਪਾਂ। ਮੂਕਹੁ ਸਿੱਖੀ ਦੇਹੁ ਮਹਾਨੀ, ਇਹ ਗੁਰੂ ਰਾਮਦਾਸ ਸਾਹਿਬ ਜੀ ਮੈਨੂੰ ਵੀ ਜਿਹੜੀ ਮਹਾਨ ਗੁਰੂ ਨਾਨਕ ਸਾਹਿਬ ਦੀ ਸਿੱਖੀ ਉਹਦੀ ਬਖਸ਼ਿਸ਼ ਕਰ ਦੇਵੋ ਜੀ। ਦੇਖੀ ਸ਼ਰਧਾ ਤਿਨਕੀ ਪੂਰੀ, ਗੁਰੂ ਰਾਮਦਾਸ ਸਾਹਿਬ ਜੀ ਨੇ ਭਾਈ ਗੁਰਦਾਸ ਦੀ ਪੂਰੀ ਪੂਰੀ ਸ਼ਰਧਾ ਵੇਖੀ ਹੈ। ਸਤਿਗੁਰ ਬੋਲੇ ਵਾਕ ਗੁਰੂ, ਉਸ ਵੇਲੇ ਬੜੇ ਗੌਰਵਤਾ ਵਾਲੇ ਬਹੁਤ ਵਡਿਆਈ ਵਾਲੇ ਜਿਹੜੇ ਬਚਨ ਹੈ ਸਤਿਗੁਰੂ ਜੀ ਆਪਣੇ ਮੁਖ ਤੋਂ ਬੋਲੇ ਇਸ ਦੇ ਪ੍ਰਤੀ। ਸਿਮਰਹ ਵਾਹਿਗੁਰੂ ਸਤਨਾਮ, ਮਹਾਰਾਜ ਕਹਿੰਦੇ ਭਾਈ ਗੁਰਦਾਸ ਤੂੰ ਵੀ ਸੱਚਾ ਨਾਮ ਵਾਹਿਗੁਰੂ ਵਾਹਿਗੁਰੂ ਸਿਮਰ, ਜਾਂਤੇ ਪਾਵਹੁ ਸੁਖ ਬਿਸਰਾਮੁ, ਇਸ ਕਰਕੇ ਜਿਹੜਾ ਸੁਖਾਂ ਦਾ ਘਰ ਵਾਹਿਗੁਰੂ ਹੈ, ਸੁਖ ਸਰੂਪ ਉਹਦੇ ਵਿੱਚ ਤੂੰ ਬਿਸਰਾਮ ਪਾਵੇਂਗਾ, ਟਿਕਾ ਪਾਏਂਗਾ, ਸਥਿਤੀ ਪਾਵੇਂਗਾ। ਅਬ ਤੁਮ ਆਗਰਹਿ ਮਾਹ ਚੰਗਾ, ਭਾਈ ਗੁਰਦਾਸ ਨੂੰ ਸਾਡੀ ਆਗਿਆ ਨਾਲ ਆਗਰੇ ਵੱਲ ਨੂੰ ਚਲਾ ਜਾ। ਤਹਿ ਸੰਗਤ ਪ੍ਰੇਰ ਲਿਆਵਹੁ, ਉੱਥੋਂ ਜਿੰਨੀ ਸਿੱਖ ਸੰਗਤ ਹੈ ਵੀ ਪ੍ਰੇਰ ਕੇ ਇੱਥੇ ਸਰੋਵਰ ਦੀ ਕਾਰ ਸੇਵਾ ਵੀ ਤੂੰ ਲੈ ਕੇ ਆ। ਸਮੇਂ ਪਾਏ ਬਾਣੀ ਤੁਮ ਕਰਨੀ, ਕੋਈ ਸਮਾਂ ਆਏਗਾ ਸਮਾਂ ਪਾ ਕੇ ਤੈਨੇ ਵੀ ਜਿਵੇਂ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਉਵੇਂ ਤੈਵੇਂ ਬਾਣੀ ਉਚਾਰਨ ਕਰਨੀ ਹੈ। ਇਸ ਕਰਕੇ ਗੁਰੂ ਰਾਮਦਾਸ ਸਾਹਿਬ ਦੇ ਬਰਰੂ ਬਚਨਾਂ ਕਰਕੇ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਹੜੀਆਂ 12 ਹਨ ਉਹ ਪੌੜੀਆਂ ਹਨ ਹੋਰ ਦੀ ਪੁਸਤਕ ਬਣਾਈ ਅਤੇ ਕਵਿਤ ਸਵਈਏ, ਉਹ 12 ਭਾਈ ਗੁਰਦਾਸ ਜੀ ਅਤੇ ਕਵਿਤ ਸਰਈਏ ਭਾਈ ਗੁਰਦਾਸ ਜੀ ਹੁਣ ਵੀ ਇਹ ਦੋਵੇਂ ਪੁਸਤਕਾਂ ਮਿਲ ਜਾਂਦੀਆਂ ਹਨ। ਸੋ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਵੀ ਸਮਾਂ ਆਊਗਾ, ਉਹ ਸਮਾਂ ਪਾ ਕੇ ਤੈਸੀਂ ਜੀ ਉੱਚੀ ਸੱਚੀ ਇਹ ਬਾਣੀ ਬਣਾ ਪਰ ਲਿਖਣਾ ਕਰਨੀ ਉਚਾਰਨ ਕਰਨੀ ਹੈ, ਅਥਵਾ ਇਸ਼ਾਰੇ ਨਾਲ ਵੀ ਕਹਿੰਦੇ ਵੀ ਸਮਾਂ ਪਾ ਕੇ ਜਿਹੜੀ ਇਹ ਤੁਰਕੀ ਬਾਣੀ ਹੈ, ਸੱਚ ਕੀ ਬਾਣੀ ਹੈ, ਇਹਦੀ ਲਿਖਣ ਦੀ ਸੇਵਾ ਵੀ ਤੈਨੇ ਹੀ ਕਰਨੀ ਹੈ। ਗੁਰ ਸਿੱਖਨ ਕੇ ਮਨ ਕੋ ਹਰਨੀ, ਜਿਹੜੀ ਵੀ ਤੇਰੀ ਬਾਣੀ ਹੋਵੇ ਗੁਰਸਿੱਖਾਂ ਦੇ ਮਨ ਨੂੰ ਚੁਰਾਉਣ ਵਾਲੀ ਮੋਹਿਤ ਕਰਨ ਵਾਲੀ ਹੋਵੇਗੀ। ਜਿਹੜਾ ਕਿਤੇ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਨ ਲੱਗ ਜਾਏ ਤੇ ਉਹ ਜੀ ਨਹੀਂ ਕਰਦਾ ਵੀ ਮੈਂ ਪੜ੍ਹਨੋਂ ਹਟ ਜਾਵਾਂ, ਕਿਉਂਕਿ ਗੁਰਬਾਣੀ ਵੀ ਜਿਹੜੇ ਕੋਈ ਕੁਝੇ ਅਰਥ ਹੈ ਉਹ ਸਾਰੀ ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚ ਕਵਿਤ ਸਵੀਆਂ ਵਿੱਚ ਖੋਲ ਖੋਲ ਕੇ ਲਿਖੇ ਹੋਏ ਹੈ। ਜਿਵੇਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਜਦਾਈ ਦਾਇਆ ਖਿਲ ਸਗਲ ਜਗਤ, ਇੱਥੇ ਕਹਿ ਦਿੱਤਾ ਪੌਣ ਗੁਰੂ ਹੈ ਅਤੇ ਫਿਰ ਭੁਲੇਖਾ ਤਾਂ ਪੈਂਦਾ ਹੀ ਨਾ ਵੀ ਕੀ ਜਿਹੜਾ ਪੌਣ ਹੈ ਹਵਾ ਚੱਲਦੀ ਹੈ ਸਾਡਾ ਗੁਰੂ ਹੈ, ਫਿਰ ਗੁਰੂ ਨਾਨਕ ਸਾਹਿਬ ਨਹੀਂ ਗੁਰੂ, ਫਿਰ ਪੌਣ ਵੀ ਗੁਰੂ ਹੈ। ਆ ਜਿਹੜਾ ਪਾਣੀ ਅਸੀਂ ਪੀਂਦੇ ਹਾਂ ਇਹ ਸਾਡਾ ਪਿਤਾ ਹੈ ਅਤੇ ਮਾਂ ਸਭ ਤੋਂ ਵੱਡੀ ਧਰਤ ਹੈ। ਇਹ ਫਿਰ ਉਹਦਾ ਜਦੋਂ ਅੰਤਰੀਵ ਜਿਹੜਾ ਕੋਈ ਨਿਰਣਾ ਨਾ ਉਹ ਭਾਈ ਗੁਰਦਾਸ ਜੀ ਨੇ ਕੀਤਾ, ਪੌਣ ਗੁਰੂ ਗੁਰ ਸ਼ਬਦ ਹੈ, ਜਿਹੜਾ ਗੁਰੂ ਦਾ ਪੂਜਨੀਕ ਸ਼ਬਦ ਹੈ ਇਹ ਹੈ ਪੌਣ ਗੁਰੂ, ਉਹਦਾ ਹਵਾ ਨਹੀਂ ਹੈ, ਕਿਉਂਕਿ ਸਵਾਸਾਂ ਰਾਹੀਂ ਸਵਾਸ ਰਾਹੀਂ ਹਵਾ ਰਾਹੀਂ ਆ ਵਾਕ ਸਾਡੇ ਮੁੱਖ ਵਿੱਚੋਂ ਨਿਕਲਦਾ ਹੈ। ਇਹ ਸਵਾਸ ਹੀ ਨਾ ਹੋਣੇ ਤਾਂ ਵਾਕ ਨਹੀਂ ਨਿਕਲਣਗੇ, ਇਸ ਕਰਕੇ ਜਿਹੜਾ ਗੁਰੂ ਦਾ ਸ਼ਬਦ ਹੈ ਜਿਹੜਾ ਪੌਣ ਰਾਹੀਂ ਨਿਕਲਦਾ ਹਵਾ ਰਾਹੀਂ ਸਵਾਸਾਂ ਰਾਹੀਂ ਨਿਕਲਦਾ ਇਹ ਗੁਰੂ ਹੈ, ਸ਼ਬਦ ਗੁਰੂ। ਇਸ ਦਾ ਭਾਵ ਹੈ ਇਹ ਜਿਹੜਾ ਸ਼ਬਦ ਗੁਰੂ ਹੈ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਗੁਰੂ ਸੁਰ ਧਨ ਚੇਲਾ ਉਹੀ ਭਾਵ ਭਾਈ ਗੁਰਦਾਸ ਦਾ ਪਵਨ ਗੁਰੂ ਦੇ ਅਰਥ ਕੀਤੇ, ਪੌਣ ਗੁਰੂ ਗੁਰ ਸ਼ਬਦ ਹੈ, ਗੁਰੂ ਕਾ ਸ਼ਬਦ ਹੀ ਹੈ ਕਹਿੰਦੇ ਅਸਲੀ ਪੌਣ ਗੁਰੂ ਹੈ, ਹੋਰ ਨਹੀਂ ਆ ਬਾਹਰਲੀ ਹਵਾ ਹੋਵਾ ਜਾਣੋ। ਇਸ ਤਰ੍ਹਾਂ ਇਹ ਗੁਰਬਾਣੀ ਦੁਆਰਾ ਇਹਨਾਂ ਨੇ ਜਿਹੜੇ ਕੁਛ ਗੁਰਬਾਣੀ ਵਿੱਚ ਇਹੋ ਜਿਹੇ ਗੋਹਜ ਲਹ ਜਾਏ ਉਹਨਾਂ ਨੂੰ ਬੜਾ ਖੋਲਿਆ ਹੈ। ਸਾਧ ਸੰਗਤ ਸੱਚਖੰਡ ਹੈ ਸਤਿਗੁਰ ਪੁਰਖ ਵਸਿਆ ਨਿਰੰਕਾਰਾ, ਇਹ ਸਾਧ ਸੰਗਤ ਬੈਕੁੰਠ ਆ। ਇਹ ਕਬੀਰ ਜੀ ਨੇ ਕਿਹਾ ਇੱਧਰ ਸਾਧ ਸੰਗਤ ਕੀ ਹੈ, ਸਾਧ ਸੰਗਤ ਸੱਚਖੰਡ ਹੈ, ਇਹ ਅਸਲੀ ਯਾਤ ਮਾਤ ਲੋਕ ਦਾ ਜਿਹੜਾ ਸੱਚਖੰਡ ਹੈ ਸਾਧ ਸੰਗਤ ਹੈ, ਜਿਹੜਾ ਇਹ ਸਾਧ ਸੰਗਤ ਰੂਪੀ ਸੱਚਖੰਡ ਵਿੱਚ ਬਹਿੰਦਾ ਨਾ ਚੌਂਕੜਾ ਮਾਰ ਕੇ ਉਹ ਸੱਚਖੰਡ ਵਸਿਆ ਨਿਰੰਕਾਰ, ਜਿੱਥੇ ਉਹ ਸਰਗਣ ਰੂਪ ਧਾਰ ਕੇ ਵਾਹਿਗੁਰੂ ਆਪਣੇ ਪਿਆਰਿਆਂ ਦੀ ਇਹ ਦਰਸ਼ਨ ਦੇ ਕੇ ਇੱਛਾ ਪੂਰੀ ਕਰ ਰਿਹਾ ਬਖਸ਼ ਕਰ ਰਿਹਾ, ਉਹ ਵੀ ਸੱਚਖੰਡ ਵਿੱਚ ਜਾ ਵਸਦਾ ਹੈ। ਜਿਹੜਾ ਇੱਥੇ ਸਾਧ ਸੰਗਤ ਰੂਪੀ ਸੱਚਖੰਡ ਵਿੱਚ ਨਹੀਂ ਬਹਿੰਦਾ ਅਤੇ ਕਹਿੰਦਾ ਵੀ ਮੈਂ ਜਾਊਂ ਸੱਚਖੰਡ ਸਿੱਧਾ, ਉਹ ਨਹੀਂ ਜਾ ਸਕਦਾ। ਇਹ ਅਸਲੀ ਹੈ ਦਰਵਾਜ਼ਾ ਸਾਧ ਸੰਗਤ ਦਾ, ਜਿਹੜਾ ਸੱਚਖੰਡ ਦਾ ਇਹ ਮਾਤ ਲੋਕ ਦਾ ਸੱਚਖੰਡ ਦਾ ਦਰਵਾਜ਼ਾ ਹੈ। ਇਸ ਰਾਹੀਂ ਉਹ ਸੱਚਖੰਡ ਵਿੱਚ ਚਲੇ ਜੇ ਸੱਚ ਦੇ ਹਿੱਸੇ ਵਿੱਚ ਜਾ ਲੀਨ ਹੋਈ ਦਾ ਹੈ। ਦੋਹਰਾ ਸੁਣ ਕਰ ਬਚਨ ਦਿਆਲ ਕੇ, ਦਿਆਲੂ ਕਿਰਪਾਲੂ ਸਤਿਗੁਰੂ ਜੀ ਦੇ ਬਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਚਰਨ ਨਿਵਾਇਓ ਸੀਸ, ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਤੇ ਸ਼ਰਧਾ ਨਾਲ ਸਿਰ ਝੁਕਾਇਆ ਹੈ। ਆਗਰਾ ਕੋ ਪਿਆਨਾ ਕਰਿਓ, ਉਸੇ ਵੇਲੇ ਆਗਰੇ ਸ਼ਹਿਰ ਵੱਲ ਨੂੰ ਇਸ ਨੇ ਚਾਲਾ ਮਾਰਿਆ ਚੱਲ ਗਿਆ ਹੈ। ਜਾਨ ਗੁਰੂ ਜਗਦੀਸ਼, ਗੁਰੂ ਰਾਮਦਾਸ ਸਾਹਿਬ ਇਹ ਤਾਂ ਜਗਤ ਦੇ ਈਸ਼ਰ ਹੈ ਪਰਮੇਸ਼ਰ ਹੈ, ਇਹਨਾਂ ਦਾ ਹੁਕਮ ਮੰਨਣਾ ਮੇਰੇ ਲਈ ਮਹਾਨ ਹੈ। ਚੌਪਈ ਗੋਇੰਦਵਾਲ ਤੇ ਚੱਲੇ ਗੁਸਾਈ, ਇਧਰ ਜਗਤ ਦੇ ਮਾਲਕ ਗੋਇੰਦਵਾਲ ਸਾਹਿਬ ਤੋਂ ਚੱਲ ਪਏ, ਮੋਹਨ ਮੋਹਰੀ ਵਿਦਾ ਕਰਾਈ, ਮੋਹਨ ਤੇ ਮੋਹਰੀ ਨੂੰ ਮੋਹਰੀ ਨੇ ਸਤਿਗੁਰੂ ਨੂੰ ਵਿਦਾ ਕਰ ਦਿੱਤਾ ਹੈ, ਜਾਂ ਸਤਿਗੁਰੂ ਨੇ ਵਿਦਾ ਕਰ ਦਿੱਤਾ ਪਿੱਛੇ ਨੂੰ ਮੋੜ ਦਿੱਤਾ ਹੈ ਦੋਹਾਂ ਨੂੰ ਆਪਣਾ ਪੁਰੀ ਮਹਿ ਆਨ ਬਸਾਏ ਜੋ ਆਪਣਾ ਪੁਰੀ ਹੈ ਗੁਰੂ ਕਾ ਚੱਕ ਹੈ ਜਿਸ ਨੂੰ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਸ਼ਹਿਰ ਕਹਿ ਰਹੇ ਇੱਥੇ ਆ ਵਸੇ ਹੈ ਜਿਨ ਸਿੱਖਨ ਕੋ ਨਾਮ ਦ੍ਰਿੜਾਏ ਜਿਨ੍ਹਾਂ ਗੁਰਸਿੱਖਾਂ ਦੇ ਤਾਈਂ ਗੁਰੂ ਰਾਮਦਾਸ ਸਾਹਿਬ ਜੀ ਨੇ ਵਾਹਿਗੁਰੂ ਵਾਹਿਗੁਰੂ ਨਾਮ ਜਪਣਾ ਪੱਕਿਆ ਕਰਵਾਇਆ ਦੋਹਰਾ ਏਕ ਦਿਨਾ ਸ੍ਰੀ ਰਾਮ ਸ੍ਰੀ ਚੰਦ ਜੀ ਇੱਕ ਦਿਨ ਦੀ ਗੱਲ ਹੈ ਜੋ ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦਾ ਸ੍ਰੀ ਚੰਦ ਜੀ ਹਨ ਮਨ ਮਹਿ ਕਰਤ ਵਿਚਾਰ ਕਹਿੰਦੇ ਆਪਣੇ ਅਸਥਾਨ ਟਾਹਲੀ ਸਾਹਿਬ ਅਸਥਾਨ ਤੇ ਜਾਂ ਬਾਠ ਨਗਰ ਜਿਹੜਾ ਹੈ ਪਠਾਨਕੋਟ ਦੇ 5-7 ਮੀਲ ਉੱਤੇ ਇੱਥੇ ਬੈਠੇ ਹੋਏ ਵਿਚਾਰ ਕਰ ਰਹੇ ਸਨ ਰਾਮਦਾਸ ਅਬ ਗੁਰ ਭਏ ਹੁਣ ਗੁਰੂ ਅਮਰਦਾਸ ਸਾਹਿਬ ਜੀ ਤੋਂ ਬਾਅਦ ਸੰਸਾਰ ਦੇ ਗੁਰੂ ਰਾਮਦਾਸ ਸਾਹਿਬ ਜੀ ਹੋ ਗਏ ਨੇ ਹਮਸੋਂ ਕੈਸੇ ਪਿਆਰ ਖਿਆਲ ਆਇਆ ਵੀ ਸਾਡੇ ਨਾਲ ਗੁਰੂ ਰਾਮਦਾਸ ਸਾਹਿਬ ਜੀ ਦਾ ਕਿਸ ਤਰ੍ਹਾਂ ਦਾ ਪ੍ਰੇਮ ਪਿਆਰ ਉਹ ਚੱਲ ਕੇ ਦੇਖੀਏ ਚੌਪਈ ਐਸੇ ਮਨ ਮਹਿ ਕਰਤ ਵਿਚਾਰੀ ਸ੍ਰੀ ਚੰਦ ਜੀ ਇਸ ਤਰ੍ਹਾਂ ਬੈਠੇ ਬੈਠੇ ਆਪਣੇ ਮਨ ਦੇ ਵਿੱਚ ਵਿਚਾਰ ਕਰ ਰਹੇ ਸਨ ਚੱਲੇ ਗੁਦੜੀਏ ਕਰ ਅਸਵਾਰੀ ਸਿੱਖ ਦਾ ਨਾਂ ਦਾਸ ਦਾ ਨਾਂ ਭਾਈ ਗੁਦੜੀਆ ਜਾਂ ਗੋਦੜੀਆ ਸੀ ਤੇ ਉਹਦੇ ਕਹਿੰਦੇ ਸਵਾਰੀ ਕਰਕੇ ਉਹਦੇ ਕਨੇੜੇ ਦੇ ਚੜ ਕੇ ਚੱਲ ਪਏ ਆਪ ਜੀ ਕਿਉਂਕਿ ਬਿਰਧ ਅਵਸਥਾ ਦੇ ਸਨ 132-133 ਸਾਲ ਦੀ ਉਮਰ ਸ੍ਰੀ ਚੰਦ ਦੀ ਲਿਖੀ ਹੈ ਇਸ ਕਰਕੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਫਿਰ ਕਾਫੀ 100 ਸਾਲ ਦੀ ਉਮਰ ਤੋਂ ਉੱਪਰੀ ਹੋ ਗਏ ਸਨ ਫਿਰ 6ਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਸਮੇਂ ਵਿੱਚ ਵੀ ਇਹ ਸ੍ਰੀ ਚੰਦ ਜੀ ਰਹੇ ਜਦੋਂ ਦਰਸ਼ਨ ਕਰਕੇ ਆਏ ਸੀ ਤੇ ਕਹਿੰਦੇ ਮਹਾਰਾਜ ਆਪ ਜੀ ਦੇ ਕਿੰਨੇ ਸਾਹਿਬਜ਼ਾਦੇ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਇਹ 5 ਸਾਹਿਬਜ਼ਾਦੇ ਆ ਸਾਹਮਣੇ ਸ੍ਰੀ ਗੁਰਦਿੱਤਾ ਜੀ ਬੈਠੇ ਆ ਸੂਰਜਮਲ ਜੀ ਹੈ ਇਹ ਅਨੀਰਾਏ ਜੀ ਹੈ ਇਹ ਅਟਲ ਰਾਏ ਜੀ ਇਹ ਸਭ ਤੋਂ ਸਾਹਿਬਜ਼ਾਦੇ ਸ੍ਰੀ ਤੇਗ ਬਹਾਦਰ ਸਾਹਿਬ ਜੀ ਹੈ ਉਸ ਵੇਲੇ ਸ੍ਰੀ ਚੰਦ ਨੇ ਕਿਹਾ ਕਹਿੰਦੇ ਵੀ ਮਹਾਰਾਜ ਇਹ ਸਾਰੇ ਆਪਣੇ ਕੋਲ ਹੀ ਤੁਸੀਂ ਰੱਖਣੇ ਕੋਈ ਬਾਬੇ ਕਿਆਂ ਨੂੰ ਵੀ ਦੇ ਦਿਓ ਕਿ ਸਾਨੂੰ ਵੀ ਇੱਕ ਦੇ ਦਿਓ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸਾਡੇ ਤੁਹਾਡੇ ਹੀ ਆ ਸਾਰੇ ਹੀ ਲੈ ਲਓ ਕਹਿੰਦੇ ਨਹੀਂ ਇੱਕ ਬਾਬੇ ਕਿਆਂ ਨੂੰ ਦੇ ਦਿਓ ਕਹਿੰਦੇ ਚੰਗਾ ਮਹਾਰਾਜ ਫਿਰ ਤੁਸੀਂ ਜਿਹੜਾ ਜੀ ਕਰਦਾ ਲੈ ਲਓ ਕਹਿੰਦੇ ਛੋਟਾ ਕੀ ਲੈਣਾ ਵੱਡਾ ਹੀ ਦੇ ਦਿਓ ਬਾਬਾ ਉਹ ਫਿਰ ਗੁਰਦਿੱਤੇ ਜੀ ਦੇ ਸੀਸ ਦੇ ਉੱਪਰ ਆਪ ਜੀ ਨੇ ਆਪਣੀ ਜਿਹੜੀ ਉਹ ਫਕੀਰਾਂ ਬਕਰਤਾਂ ਵਾਲੀ ਕੁਲਹਾ ਸੀ ਉਹ ਰੱਖ ਦਿੱਤੀ ਯਾਰ ਸਾਡੇ ਥਾਂ ਹੁਣ ਤੂੰ ਜਾ ਨਸ਼ੀਨ ਹੋਇਆ ਸਾਡੀ ਗੱਦੀ ਦਾ ਮਾਲਕ ਤੂੰ ਬਾਬਾ ਗੁਰਦਿੱਤਾ ਹੋ ਗਿਆ ਤੂੰ ਹੁਣ ਬਾਕੀ ਗੁਰੂ ਕੇ ਹੈ ਤੂੰ ਵੀ ਬਾਬੇ ਕਾ ਹੋ ਗਿਆ ਇਸ ਕਰਕੇ ਫਿਰ ਉਹ ਬਾਕੀ ਸਾਹਿਬਜ਼ਾਦਿਆਂ ਨੂੰ ਸੂਰਜਮਲ ਬਾਬਾ ਨਹੀਂ ਕਹਿੰਦੇ ਅਣੀ ਰਾਏ ਨੂੰ ਬਾਬਾ ਨਹੀਂ ਕਹਿੰਦੇ ਨਾ ਅਟਲ ਰਾਏ ਨੂੰ ਬਾਬਾ ਕਹਿੰਦੇ ਬਾਬਾ ਗੁਰਦਿੱਤਾ ਵੀ ਇਹ ਸ੍ਰੀ ਚੰਦ ਜੀ ਨੇ ਉਹਨੂੰ ਆਪਣਾ ਜਾ ਨਸ਼ੀਨ ਕਰ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੂੰ ਜਾ ਹਰ ਪੀਰ ਜਗਤ ਗੁਰ ਬਾਬਾ ਕਿਹਾ ਜਾਂਦਾ ਸੀ ਇਸ ਕਰਕੇ ਕਹਿੰਦੇ ਵੇਲਾ ਵੀ ਤੂੰ ਹੁਣ ਅੱਜ ਕੇ ਉੱਤੋਂ ਬਾਬੇ ਕਾ ਹੋ ਗਿਆ ਸਾਡੇ ਗੁਰੂ ਨਾਨਕ ਸਾਹਿਬ ਜੀ ਦਾ ਦਾਸ ਹੋ ਗਿਆ ਹੈ ਉਹ ਇਸ ਤਰ੍ਹਾਂ ਯਾਨੀ ਸ੍ਰੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਵੀ ਰਹੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਤਾਂ ਹੈ ਹੀ ਸੀ ਇਹ ਗੋਦੜੀਏ ਉਦਾਸ ਉੱਪਰ ਸਵਾਰੀ ਜੀ ਕਨੇਡੇ ਜੇ ਚੜ ਕੇ ਆ ਗਏ ਅੰਮ੍ਰਿਤਸਰ ਵਿਖੇ ਸੁਣ ਕੇ ਰਾਮਦਾਸ ਗੁਰ ਪੂਰੇ ਪੂਰਨ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਸੁਣਿਆ ਵੀ ਸ੍ਰੀ ਚੰਦ ਜੀ ਆ ਰਹੇ ਹੈ ਪੂਰਨ ਚੱਲੇ ਪ੍ਰੇਮ ਭਰ ਪੂਰੇ ਪ੍ਰੇਮ ਨਾਲ ਭਰਪੂਰ ਹੋਏ ਪ੍ਰੇਮ ਨਾਲ ਭਰੇ ਬੜੀ ਛੇਤੀ ਚੱਲੇ ਹਨ ਹੱਥ ਜੋਰ ਕਰ ਕਰੀ ਪ੍ਰਣਾਮੂ ਜਿੱਥੇ ਸ੍ਰੀ ਚੰਦ ਜੀ ਆ ਰਹੇ ਸੀ ਉਹ ਕਨੇਡੇ ਉੱਪਰ ਚੜੇ ਚੜਾਏ ਗੁਰੂ ਨਾਨਕ ਸਾਹਿਬ ਦੇ ਵੀ ਇਹ ਪੁੱਤਰ ਹਨ ਸਤਿਕਾਰ ਕਰਦਿਆਂ ਹੋਇਆ ਹੱਥ ਜੋੜ ਕੇ ਨਮਸਕਾਰ ਕੀਤੀ ਹੈ ਆਨੇ ਘਰ ਮਹਿ ਬਿਨੈ ਬਖਾਨੋ ਬੇਨਤੀਆਂ ਕਰਕੇ ਜਿੱਥੇ ਆਪਣੇ ਘਰ ਹਨ ਗੁਰੂ ਕੇ ਮਹਿਲ ਉੱਥੇ ਲੈ ਆਉਂਦੇ ਹੈ ਇੱਕ ਸੋ ਹੈ 5-7 ਰੁਪਈਆ ਉਸ ਵੇਲੇ ਕਹਿੰਦੇ ਇੱਕ ਕੀਮਤੀ ਘੋੜਾ ਤੇ 500 ਜਿਹੜਾ ਰੁਪਈਆ ਹੈ ਦੀਨ ਭੇਟ ਬਹੁ ਸੇਵ ਕਰਈਆ ਇਹ ਭੇਟਾ ਹੋਇਆ ਸ੍ਰੀ ਚੰਦ ਨੂੰ ਦੇ ਦਿੱਤਾ, ਹੋਰ ਬੜੀ ਕੋਈ ਸੇਵਾ ਟਹਿਲ ਕੀਤੀ ਏ ਨਾ ਦੀ। ਇੱਕ ਜਾਮ ਦਿਨ ਜਬੈ ਰਹਾਇਓ, ਜਦੋਂ ਕਹਿੰਦੇ ਇੱਕ ਪਹਿਰ ਦਿਨ ਬਾਕੀ ਰਹਿ ਗਿਆ ਹੈ, ਆਏ ਰਬਾਬੀ ਕੀਰਤਨ ਗਾਇਓ। ਜੇ ਰਬਾਬੀ ਹੈ ਭਾਈ ਦਾਨਾ ਜੀ ਆ ਗਏ ਹੈ, ਸਭਾ ਵਿੱਚ ਬੈਠ ਕੇ ਉਹਨਾਂ ਨੇ ਕੀਰਤਨ ਗਾਉਣਾ ਸ਼ੁਰੂ ਕਰ ਦਿੱਤਾ ਹੈ। ਉੱਚ ਸਥਾਨ ਸ੍ਰੀ ਚੰਦ ਬਿਠਾਏ, ਗੁਰੂ ਰਾਮਦਾਸ ਸਾਹਿਬ ਜੀ ਨੇ ਸ੍ਰੀ ਚੰਦ ਜੀ ਨੂੰ ਉੱਚੇ ਸਥਾਨ ਤੇ ਬਿਠਾਇਆ ਹੈ। ਆਪ ਨਿਮਰ ਕਰ ਤਰੇ ਤਕਾਏ, ਆਪ ਕਹਿੰਦੇ ਨਿਮਰਤਾ ਨਾਲ ਹੇਠਾਂ ਨੂੰ ਤੱਕਣ ਲੱਗ ਪਏ। ਸ੍ਰੀ ਚੰਦ ਬੋਲੇ ਤਤਕਾਲੂ, ਉਸ ਵੇਲੇ ਗੁਰੂ ਰਾਮਦਾਸ ਸਾਹਿਬ ਨੂੰ ਨੀਵੇਂ ਥਾਂ ਬੈਠਿਆਂ ਨਿਮਰਤਾ ਹੇਠਾਂ ਤੱਕਦਿਆਂ ਹੋਇਆਂ ਛੇਤੀ ਦੇ ਕੇ ਬੋਲੇ, ਸ੍ਰੀ ਚੰਦ ਜੀ ਕਰਤ ਪਰਖਣਾ ਪ੍ਰੇਮ ਦਿਆਲੂ, ਦਿਆਲੂ ਕਿਰਪਾਲੂ ਸਤਿਗੁਰੂ ਰਾਮਦਾਸ ਸਾਹਿਬ ਦੀ ਪ੍ਰੇਮ ਦੀ ਪ੍ਰੀਖਿਆ ਕਰਨ ਲੱਗੇ ਅਤੇ ਬੋਲੇ ਪ੍ਰੀਖਿਆ ਲਈ। ਇਤਨਾ ਦਾੜਾ ਬੈਸ ਵਧਾਇਓ, ਇਤਨਾ ਦਾੜਾ ਕੈਸ ਵਧਾਇਓ। ਕਹਿਣ ਲੱਗੇ ਹੇ ਗੁਰੂ ਰਾਮਦਾਸ ਜੀ, ਇਤਨਾ ਲੰਮਾ ਦਾੜਾ ਜਾ ਤੁਸੀਂ ਕਿਵੇਂ ਵਧਾਇਆ ਫੈਲਾਇਆ ਹੋਇਆ? ਸੁਣ ਕੇ ਸਤਿਗੁਰ ਭਾ ਨਿਰਮਾਇਓ, ਸੁਣ ਕੇ ਸਤਿਗੁਰ ਭਾ ਨਿਰਮਾਇਓ, ਸੁਣ ਕੇ ਸਤਿਗੁਰ ਭੇ ਨਿਮਰਾਇਓ। ਸੁਣ ਕੇ ਸਤਿਗੁਰੂ ਸਾਹਿਬ ਜੀ ਬਹੁਤ ਨਿਮਰਤਾ ਸਹਿਤ ਹੋ ਗਏ, ਝੁਕ ਗਏ। ਦੋਹਰਾ ਚਰਨ ਗਹੇ ਕਰ ਪ੍ਰੇਮ ਸੋ, ਪ੍ਰੇਮ ਨਾਲ ਸ੍ਰੀ ਚੰਦ ਜੀ ਦੇ ਚਰਨ ਫੜ ਲਏ ਆਪ ਜੀ ਨੇ। ਪੁੱਛਹਿ ਬਾਰੰਬਾਰ, ਉਸ ਵੇਲੇ ਨੇੜੇ ਜੇ ਹੋ ਕੇ ਦਾੜੇ ਦੇ ਨਾਲ ਚਰਨ ਦੇ ਝਾੜਨੇ ਚਾਹੇ ਹਨ। ਇਸ ਹੀ ਹੇਤ ਵਧਾਤ ਭੇ, ਕਹਿਣ ਲੱਗੇ ਹੇ ਸ੍ਰੀ ਚੰਦ ਜੀ ਇਸੇ ਵਾਸਤੇ ਦਾੜਾ ਵਧਾਇਆ ਵੀ ਤੁਹਾਡੇ ਚਰਨ ਅਸੀਂ ਝਾੜ ਗਏ। ਸੁਣੀਏ ਗੁਰ ਸੁਤ ਦਿਆਰ, ਹੇ ਗੁਰੂ ਨਾਨਕ ਸਾਹਿਬ ਦੇ ਸੁਪੁੱਤਰ ਦਿਆਲੂ ਕਿਰਪਾਲੂ ਸੁਣ ਲਈਏ। ਦੇਖ ਨਿਮਰਤਾ ਗੁਰੂ ਕੀ, ਗੁਰੂ ਰਾਮਦਾਸ ਸਾਹਿਬ ਦੀ ਅਥਾਹੀ ਜਿਹੜੀ ਨਿਮਰਤਾ ਹੈ ਉਹ ਦੇਖ ਕਰਕੇ ਸ੍ਰੀ ਚੰਦ ਭਏ ਪ੍ਰਸੰਨ। ਸ੍ਰੀ ਚੰਦ ਜੀ ਬਹੁਤ ਹੀ ਪ੍ਰਸੰਨ ਹੋ ਗਏ, ਬਹੁਤ ਹੀ ਖੁਸ਼ ਹੋ ਗਏ। ਅੰਗਦ ਲੀਨੀ ਸੇਵ ਕਰ, ਕਹਿਣ ਲੱਗੇ ਸਾਡੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਸੇਵਾ ਕਰਕੇ ਗੁਰੂ ਅੰਗਦ ਸਾਹਿਬ ਨੇ ਗੁਰਤਾ ਗੱਦੀ ਲੈ ਲਈ। ਤੁਮਰੋ ਪ੍ਰੇਮ ਅਨੰਨ, ਤੇ ਤੁਹਾਡਾ ਵੀ ਜਿਹੜਾ ਸਾਡੇ ਨਾਲ ਪ੍ਰੇਮ ਆ ਉਹ ਵੀ ਬੜਾ ਅਨੰਨੀ ਹੈ, ਇੱਕ ਰਾਸੀ ਹੈ ਬਹੁਤ ਹੀ ਹੈ। ਤੁਮਰੀ ਮਹਿਮਾ ਅਧਿਕ ਹੈ, ਇਸ ਕਰਕੇ ਹੇ ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਤੁਹਾਡੀ ਵੀ ਮਹਿਮਾ ਬੇਨਤੀ ਹੈ। ਕਹੀਏ ਕਾਹੇ ਬਣਾਏ, ਇਸ ਕਰਕੇ ਹੇ ਗੁਰੂ ਰਾਮਦਾਸ ਜੀ ਕਿਸ ਤਰ੍ਹਾਂ ਬਣਾ ਸਵਾਰ ਕੇ ਅਸੀਂ ਜਵਾਨ ਤੋਂ ਕਹੀਏ, ਤੁਹਾਡੀ ਮਹਿਮਾ ਬਿਆਨ ਨਹੀਂ ਹੋ ਸਕਦੀ ਹੈ। ਤੁਮਰੇ ਸਰ ਮੈਂ ਜੋ ਮੱਜ ਹੈ, ਸ੍ਰੀ ਚੰਦ ਦੇ ਕਹਿੰਦੇ ਮਹਾਰਾਜ ਜੋ ਇਹ ਤੁਸੀਂ ਅੰਮ੍ਰਿਤ ਸਰੋਵਰ ਬਣਾ ਰਹੇ ਹੋ, ਇਹ ਸਰੋਵਰ ਦੇ ਵਿੱਚ ਜੋ ਵੀ ਇਸ਼ਨਾ ਕੇ ਇਸ਼ਨਾਨ ਕਰ ਲਏਗਾ, ਪਾਪੀ ਭੀ ਗਤ ਪਾਏ, ਭਾਵੇਂ ਕਿੱਡਾ ਵੱਡਾ ਪਾਪੀ ਹੋਵੇ ਉਹ ਵੀ ਮੁਕਤੀ ਪਾ ਲਵੇਗਾ। ਐਸੇ ਵਰ ਦੇ ਚਲਤ ਭੇ, ਇਸ ਤਰ੍ਹਾਂ ਦੇ ਵਰ ਦੇ ਕੇ ਸ੍ਰੀ ਚੰਦ ਜੀ ਚਲਦੇ ਹੋਏ ਜੈਪੁਰ ਸ੍ਰੀ ਕਰਤਾਰ, ਜਿੱਥੇ ਕਰਤਾਰਪੁਰ ਸਾਹਿਬ ਹੈ ਇਹਦੇ ਨੇੜੇ ਹੀ ਆ ਟਾਹਲੀ ਸਾਹਿਬ ਅਸਥਾਨ ਹੈ ਉੱਥੇ, ਉਸ ਤੋਂ ਅੱਗੇ ਬਾਹਠ ਵੀ ਇਹਨਾਂ ਨੇ ਨਗਰ ਵਸਾਇਆ, ਉੱਥੇ ਵੀ ਰਹੇ। ਦੋ ਸਥਾਨ ਹਨ, ਪਠਾਨਕੋਟ ਦੇ ਨੇੜੇ, ਇੱਧਰ ਕਰਤਾਰਪੁਰ ਦੇ ਨੇੜੇ ਡੇਰਾ ਸਾਹਿਬ, ਉਹ ਟਾਹਲੀ ਸਾਹਿਬ ਸਥਾਨ ਹੈ, ਟਾਹਲਾ ਸਾਹਿਬ ਵੀ ਉਸਨੂੰ ਕਹਿ ਦਿੰਦੇ ਹਾਂ। ਆਪਣਾ ਥਾਨ ਸ੍ਰੀ ਪ੍ਰਭ ਆਏ, ਇੱਧਰ ਗੁਰੂ ਰਾਮਦਾਸ ਸਾਹਿਬ ਜੀ ਆਪਣਾ ਜੋ ਸਥਾਨ ਹੈ ਉੱਧਰ ਵਾਪਸੀ ਆ ਗਏ। ਪਤਿਤ ਉਧਾਰਨ ਹਾਰ, ਜੋ ਪਾਪੀਆਂ ਦੇ ਉਧਾਰ ਕਰਨ ਵਾਲੇ ਹਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ। ਦੋਹਰਾ ਸਤਿਗੁਰ ਸਰਬ ਅਤੀਤ ਨਿਤ, ਸਤਿਗੁਰੂ ਤਾਂ ਹਮੇਸ਼ਾ ਕਹਿੰਦੇ ਸਭ ਤਰ੍ਹਾਂ ਕਰਕੇ ਅਤੀਤ ਹੀ ਹੈ, ਨਿਰਲੇਪ ਹੀ ਅਸੰਗ ਹੀ ਹੈ। ਕਰਮਨ ਤੇ ਨਿਰਲੇਪ, ਜਿੰਨੇ ਕਹਿੰਦੇ ਦੁਨਿਆਵੀ ਕਰਮ ਉਹਨਾਂ ਤੋਂ ਨਿਰਲੇਪ ਰਹਿੰਦੇ ਆ, ਕੋਈ ਲੇਪ ਸ਼ੇਪ ਨਹੀਂ ਹੈ, ਲਪਾਏ ਮਾਨਗੀ ਨਹੀਂ ਹੈ। ਮਾਇਆ ਕੇ ਦੁੱਖ ਸੁੱਖ ਜਿੱਤੇ, ਮਾਇਆ ਕਰਕੇ ਸੁਖ ਵੀ ਆਉਂਦੇ ਅਤੇ ਮਾਇਆ ਕਰਕੇ ਝਗੜੇ ਝਾਂਜੇ ਕਰਕੇ ਦੁੱਖ ਵੀ ਪੈਂਦੇ ਹਨ। ਕਰਨ ਸਕਹਿ ਵਿਖੇਪ, ਇਹ ਦੋਵੇਂ ਕਹਿੰਦੇ ਮਾਇਆ ਦੇ ਦੁੱਖ ਤੇ ਸੁੱਖ ਕਰਕੇ ਜਿਹੜੇ ਝਗੜੇ ਝਾਂਦੇ ਪੈਂਦੇ। ਗੁਰੂ ਮਹਾਰਾਜ ਦੇ ਮਨ ਨੂੰ ਕਹਿੰਦੇ ਕੋਈ ਚੰਚਲ ਨਹੀਂ ਕਰ ਸਕਦੇ, ਮਨ ਨੂੰ ਬੇਚੈਨ ਨਹੀਂ ਕਰਦੇ ਹਨ। ਜੋ ਪਈ ਪੁਨ ਸਤਿਗੁਰ ਬੈਠੇ ਦਿਨ ਏਕ, ਇੱਕ ਦਿਨ ਦੀ ਗੱਲ ਹੈ, ਗੁਰੂ ਰਾਮਦਾਸ ਸਾਹਿਬ ਜੀ ਬੈਠੇ ਸਨ। ਸਿੱਖ ਚਾਹੁੰਦੇ ਜੋ ਚਾਹਤ ਵਿਵੇਕ, ਗੁਰਸਿੱਖ ਵੀ ਚਾਰ ਸਪੇਰੇ ਬੈਠੇ ਹੋਏ ਆ, ਜਿਹੜੇ ਜੀਵ ਈਸ਼ ਦੀ ਏਕਤਾ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਚਾਹੁੰਦੇ। ਸੁਣਬੇ ਕੇ ਅਬਲਾਖਾ ਵਾਨ, ਜਿੰਨੇ ਗੁਰੂ ਕੇ ਸਿੱਖ ਬੈਠੇ ਆ ਵੀ ਗੁਰੂ ਮਹਾਰਾਜ ਦੇ ਮੁਖ ਤੋਂ ਉਪਦੇਸ਼ ਸੁਣੀਏ, ਉਹ ਚਾਹਵਾਨ ਸਨ। ਗੁਰ ਕੇ ਬਾਕ ਦੇਤ ਕਲਿਆਣ, ਕਿਉਂਕਿ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਜਿਹੜੇ ਬਚਨ ਹੈ ਤਾਂ ਕਲਿਆਣ ਦੇਣ ਵਾਲੇ, ਮੁਕਤੀ ਦੇਣ ਵਾਲੇ, ਇਸ ਕਰਕੇ ਇੱਛਾ ਰੱਖ ਰਹੇ ਵੀ ਮਹਾਰਾਜ ਤੋਂ ਬਚਨ ਸੁਣੀਏ ਅੱਜ। ਸੁਣੋ ਸਿੱਖ ਤੁਮ ਮੋਕਹ ਪਿਆਰੇ, ਗੁਰੂ ਮਹਾਰਾਜ ਜੀ ਨੇ ਚਾਹਨਾ ਜਾਣ ਕੇ ਕਿਹਾ ਹੈ ਵੀ ਸਿੱਖੋ ਸੁਣੋ, ਤੁਸੀਂ ਸਾਨੂੰ ਬੜੇ ਪਿਆਰੇ ਹੋ। ਮਨੁੱਖ ਜਨਮ ਦੁਲੱਭ ਕੋ ਧਾਰੇ, ਜਿਹੜਾ ਮਨੁੱਖ ਜਾਵੇ ਬਹੁਤ ਔਖੇ ਹੋਣ ਤੋਂ ਬਾਅਦ ਕਿਤੇ ਲੱਭਿਆ, ਉਹ ਤੁਸੀਂ ਧਾਰਨ ਕੀਤਾ, ਪ੍ਰਾਪਤ ਕੀਤਾ ਹੋਇਆ। ਹਰ ਸਿਮਰਨ ਬਿਨ ਬ੍ਰਿਥਾ ਨਾ ਖੋਵਹੁ, ਗੁਰ ਸਿੱਖੋ ਵਾਹਿਗੁਰੂ ਦੇ ਸਿਮਰਨ ਕੀਤੇ ਤੋਂ ਬਗੈਰ ਇਹਨੂੰ ਐਵੇਂ ਵਿਅਰਥ ਨਿਸ਼ਫਲ ਨਾ ਗਵਾਓ ਮਨੁੱਖ ਜਨਮ। ਨਰਕ ਸੁਰਗ ਨਹਿ ਪੁੰਨ ਪੁੰਨ ਜੋ ਵਹੋ, ਇਸ ਕਰਕੇ ਵੀ ਜਿਵੇਂ ਸਿਮਰਨ ਕਰੋਗੇ ਫਿਰ ਜਿਹੜਾ ਕਿਤੇ ਨਰਕ ਵੀ ਚਲੇ ਜਾਣਾ, ਕਿਤੇ ਪੁੰਨ ਕਰਕੇ ਸੁਰਗ ਵੀ ਚਲੇ, ਵਾਰ ਵਾਰ ਨੀ ਦੇਖੋਗੇ, ਇਹ ਨੀ ਹੋਵੇਗਾ। ਹਰਟ ਟਿੰਡ ਜੋ ਆਵਨ ਜਾਣਾ, ਬਾਕੀ ਤਾਂ ਸਰੀਰਾਂ ਦਾ ਜਿਵੇਂ ਹਰਟ ਦੀਆਂ ਟਿੰਡਾਂ ਹੇਠਾਂ ਨੂੰ ਚਲੀਆਂ ਜਾਂਦੀਆਂ, ਫਿਰ ਪਾਣੀ ਨਾਲ ਭਰ ਕੇ ਉੱਪਰ ਨੂੰ ਆ ਜਾਂਦੀਆਂ, ਐਸਾ ਹੀ ਸਰੀਰਾਂ ਦਾ ਹਾਲ ਹੈ, ਆਉਂਦੇ ਰਹਿੰਦੇ ਹੈ ਤੇ ਇੱਥੋਂ ਚਲੇ ਜਾਂਦੇ ਹੈ। ਜੇ ਪੁੰਨਾ ਰੂਪੀ ਜਿਹੜਾ ਪ੍ਰਾਰਬਧ ਰੂਪ ਪਾਣੀ ਇਹਦੇ ਨਾਲ ਭਰੇ ਹੋਏ ਜੀਵ ਇਹ ਟਿੰਡ ਵਾਂਗ ਇਹ ਆ ਜਾਂਦੇ ਇਹ ਸੰਸਾਰ ਉੱਪਰ ਨੂੰ, ਸੁਰਗਾਂ ਸੁਰਗਾਂ ਨੂੰ ਚਲੇ ਜਾਂਦੇ। ਜੇ ਟਿੰਡ ਭਰੀ ਹੋਏ ਪਾਣੀ ਨੂੰ ਉੱਪਰ ਆਉਂਦੀ ਹੈ, ਪੁੰਨਾ ਰੂਪ ਪਾਣੀ ਨਾਲ ਭਰੇ ਹੋਏ ਉੱਪਰ ਨੂੰ ਚਲੇ ਜਾਂਦੇ ਸਰੀਰ ਸਵਰਗ। ਜਦੋਂ ਪੁੰਨਾ ਦੀ ਇਹ ਸਮਾਪਤੀ ਹੋਣੀ ਹੈ, ਇਹੀ ਜਾਣੀ ਪਾਣੀ ਦਾ ਡੁੱਲ ਜਾਣਾ, ਖਤਮ ਹੋ ਜਾਣਾ, ਜਿਵੇਂ ਉਹ ਟਿੰਡ ਵਿੱਚੋਂ ਪਾਣੀ ਜਾਂ ਉੱਪਰ ਆ ਕੇ ਡੁੱਲ ਜਾਂਦਾ ਅਤੇ ਫਿਰ ਹੇਠ ਨੂੰ ਉਹ ਹੱਟ ਦੀ ਟਿੰਡ ਚਲੀ ਜਾਂਦੀ ਹੈ। ਐਵੇਂ ਇਸ ਸਰੀਰਾਂ ਦੀ ਹਾਲਤ ਹੈ, ਜਦੋਂ ਇਹ ਪੁੰਨ ਰੂਪ ਜਿਹੜੇ ਪਾਣੀ ਜਾਂ ਖਤਮ ਹੋ ਜਾਂਦਾ ਹੈ, ਫਿਰ ਉੱਪਰੋਂ ਹੇਠਾਂ ਨੂੰ ਆ ਜਾਂਦੇ, ਮਾਤ ਲੋਕ ਨੂੰ ਆ ਜਾਂਦੇ ਹਨ। ਆਉਣਾ ਜਾਣਾ ਹੈ ਹੱਟ ਵਾਂਗ ਜਾਂ ਟਿੰਡਾ ਵਾਂਗ, ਉੱਚ ਨੀਚ ਥਲ ਕਰਨ ਪਿਆਨਾ, ਕਿਤੇ ਉੱਚੇ ਸਾਂ ਕਿਤੇ ਨੀਵੇਂ ਸਾਂ, ਕਿਤੇ ਨਰਕਾਂ ਨੂੰ ਚਲੇ ਗਏ ਖੁਰਨਾ ਨੂੰ ਚਲੇ ਗਏ, ਸਰੀਰਾਂ ਦੀ ਐਸੀ ਹਾਲਤ ਹੈ। ਸਤ ਨਾਮ ਤੁਮ ਹਿਰਦੈ ਬਸਾਵਹੁ, ਇਸ ਕਰਕੇ ਗੁਰਸਿੱਖੇ ਤੁਸੀਂ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੱਚਾ ਨਾਮ ਵਾਹਿਗੁਰੂ ਵਾਹਿਗੁਰੂ ਦੇ ਵਿੱਚ ਵਸਾ ਲਓ। ਮਨ ਕੇ ਸਕਲ ਵਿਕਾਰ ਨਸਾਵਹੁ, ਇਸ ਤਰ੍ਹਾਂ ਜਿਹੜੇ ਮਨ ਦੇ ਅੰਦਰ ਮਾੜੇ ਵਿਕਾਰ ਆ, ਕਾਮ ਕ੍ਰੋਧ ਦੇ ਮੰਦੇ ਫੁਰਨੇ ਸਾਰੇ ਮਿਟਾ ਲਓ, ਨਸਾ ਲਓ। ਰਮਹੋ ਪ੍ਰੇਮ ਧਾਰ ਗੁਰ ਉਪਦੇਸ਼, ਗੁਰੂ ਕੇ ਉਪਦੇਸ਼ ਨੂੰ ਪ੍ਰੇਮ ਧਾਰਨ ਕਰਕੇ ਰਮੋ ਕੀ ਉਚਾਰਨ ਕਰੋ। ਕਾਟਹ ਵਿਕਟ ਕਪਾਟ ਕਲੇਸ਼, ਇਸ ਤਰ੍ਹਾਂ ਜਿਹੜੇ ਕੋਈ ਪੰਜ ਤਰ੍ਹਾਂ ਦੇ ਕਲੇਸ਼ ਹਨ, ਹੋਰ ਜਿਹੜੇ ਨਾ ਕੱਟੇ ਜਾਣ ਵਾਲੇ ਕਪਾਟ ਆਸਾਂ ਦੇ ਸਾਦੇ ਪੱਟ ਜਿਹੜੇ ਇਹ ਕੱਟ ਲਓ ਤੁਸੀਂ। ਹਿਤ ਰਹਿਣੀ ਕੇ ਸਿੱਖਿਅਨ ਲੋਕ, ਜਿਹੜੇ ਗੁਰਸਿੱਖ ਲੋਕ ਹੈ ਉਹਨਾਂ ਦੀ ਰਹਿਣੀ ਬਹਿਣੀ ਵਾਸਤੇ, ਸਤਿਗੁਰ ਉਚਰਿਓ ਰੁਚਿਰ ਸਲੋਕ, ਰਾਮਦਾਸ ਸਾਹਿਬ ਜੀ ਨੇ ਸਭਾ ਵਿੱਚ ਬੈਠਿਆ ਹੋਇਆ ਇੱਕ ਸਲੋਕ ਉਚਾਰਨ ਕੀਤਾ। ਮਹੱਲਾ ਚੌਥਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਗੁਰੂ ਮਹਾਰਾਜ ਇਸ ਸਲੋਕ ਰਾਹੀਂ ਕਹਿਣ ਲੱਗੇ, ਹੇ ਭਾਈ ਗੁਰ ਪੂਜਨੀਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ, ਜੋ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਕਹਾਉਂਦਾ ਹੈ ਵੀ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਹਦੀ ਵੀ ਰਹਿਣੀ ਇਹ ਹੈ, ਉਹਦੇ ਲਈ ਜ਼ਰੂਰੀ ਹੈ ਉਹ ਭਲਕੀ ਹਮੇਸ਼ਾ ਉੱਠ ਕਰਕੇ ਵਾਹਿਗੁਰੂ ਦਾ ਨਾਮ ਧਿਆਉਣਾ ਕਰੇ, ਉਦਮ ਕਰੇ ਭਲਕੇ ਪ੍ਰਭਾਤੀ। ਇਹਨਾਂ ਵੀ ਚਲੋ ਇੱਕ ਵੇਰੇ ਉੱਠ ਖੜਿਆ ਹਮੇਸ਼ਾ, ਕਹਿੰਦੇ ਉਦੋਂ ਕਰੇ ਭਲਕੇ ਪ੍ਰਭਾਤੀ, ਭਲਕੇ ਨਾ ਹਮੇਸ਼ਾ ਦਾ ਹਮੇਸ਼ਾ ਪ੍ਰਭਾਤੀ, ਸਵੇਰ ਵੇਲੇ ਉੱਠਣ ਦਾ ਉਦਮ ਕਰੇ ਗੁਰੂ ਕਾ ਸਿੱਖ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਹਾਂ, ਪਹਿਲਾਂ ਬਾਹਰ ਇਸ਼ਨਾਨ ਕਰੇ, ਫਿਰ ਜਿਹੜਾ ਅੰਮ੍ਰਿਤ ਦਾ ਸਰੋਵਰ ਇਹਦੇ ਵਿੱਚ ਨਾਵੇ। ਉਦੋਂ ਤੋਂ ਲੈ ਕੇ ਹੁਣ ਤੱਕ ਐਸਾ ਹੀ ਹੈ। ਬਾਹਰ ਅੱਜ ਕੱਲ੍ਹ ਟੂਟੀਆਂ ਲੱਗੀਆਂ ਹੋਈਆਂ, ਪਹਿਲਾਂ ਇਹ ਚਾਰੇ ਪਾਸੇ ਖੂਹ ਲਗਵਾਏ ਗਏ ਸਨ ਕਿ ਜਿਨ੍ਹਾਂ ਨੇ ਇਸ਼ਨਾਨ ਕਰਨਾ ਪਹਿਲਾਂ ਬਾਹਰ ਇਸ਼ਨਾਨ ਕਰਕੇ ਫਿਰ ਅੰਮ੍ਰਿਤ ਸਰੋਵਰ ਵਿੱਚ ਉਬਲ ਆਉਣ। ਉਹ ਕਈ ਜਿਨ੍ਹਾਂ ਨੇ ਨਹੀਂ ਇਤਿਹਾਸ ਸੁਣਿਆ ਹੁੰਦਾ, ਉਵੇਂ ਲਿਬੜੇ ਤਿਬੜੇ ਜਾ ਕੇ ਅਤੇ ਗੁਰੂ ਰਾਮਦਾਸ ਜੀ ਦੇ ਮਹਾਨ ਪਾਵਨ ਪਵਿੱਤਰ ਸਰੋਵਰ ਵਿੱਚ ਜਾ ਵੜਦੇ ਹੈ। ਉਹ ਇੱਕ ਭਾਉ ਨੱਥੀ ਨਹਾਤਿਆਂ ਦੋ ਭਾਅ ਚੜੀਏ ਸਰੋਵਰ ਵਾਲੀ ਗੱਲ ਹੋ ਜਾਂਦੀ। ਇੱਕ ਤਾਂ ਹਿੱਸਾ ਲੈ ਜਾਂਦੀ ਹੈ, ਜਿਹੜਾ ਬੇਅਦਬੀ ਕੀਤੀ ਮਰਿਆਦਾ ਛੱਡ ਕੇ ਲਿਬੜੇ ਤਿਬੜੇ ਵਰੇ, ਉਹਦਾ ਪਾਪ ਲੱਗ ਜਾਂਦਾ। ਫਿਰ ਕਹਿੰਦੇ ਅਸੀਂ ਅੰਮ੍ਰਿਤਸਰ ਬੜੀ ਵਾਰੀ ਨਹਾ ਕੇ ਹਾਂ, ਸਾਡੀ ਤਾਂ ਗੱਲ ਨਹੀਂ ਬਣੀ ਅਤੇ ਗਏ ਕਿਵੇਂ? ਅਸੀਂ ਨਹਾਤੇ ਧੋਤੇ ਲਿਬੜੇ ਤਿਬੜੇ ਉਵੇਂ ਤੁਸੀਂ ਵਿੱਚ ਧਲ ਗਏ ਅਤੇ ਗੱਲਾਂ ਮਾਰਦੇ ਪ੍ਰਕਰਮਾ ਵਿੱਚ ਗਏ। ਉਸੇ ਤਰ੍ਹਾਂ ਦੋ ਮਿੰਟ ਜਾ ਕੇ ਉੱਥੇ ਮਹਾਰਾਜ ਦੇ ਦਰਬਾਰ ਵਿੱਚ ਨਹੀਂ ਬਹਿਣਾ, ਕੀਰਤਨੀ ਸੁਣਨਾ ਅਤੇ ਜਕੜ ਮਾਰਦੇ ਫਿਰ ਇੱਧਰ ਉੱਧਰ। ਉੱਥੇ ਵੀ ਆ ਪੁੱਠਾ ਸਿੱਧਾ ਮਗਰੋਂ ਭੈਗ ਪੂਗ ਜਾ ਕੋਈ ਲਾ ਕੇ ਆਊ ਜਾਂਦੇ, ਕਹਿੰਦੇ ਹੁਣ ਤਾਂ ਨਹਾਏ, ਹੁਣ ਤਾਂ ਆਪਾਂ ਨਹੀਂ ਉੱਧਰ ਜਾਣਾ ਹੈ, ਚੱਲ ਕੋਈ ਨਾ। ਹੁਣ ਉਹ ਐਸਾ ਵੀ ਕਈ ਘਰ ਕੋਈ ਆਉਂਦੇ, ਉੱਥੇ ਹੀ ਲਾਂਦੇ ਅਤੇ ਉੱਥੇ ਹੀ ਹੋ ਚੜਾ ਆਉਂਦੇ। ਉਹ ਇੱਕ ਵਾਰੀ ਮੈਂ ਗੁਰੂ ਮਹਾਰਾਜ ਦੇ ਸਰੂਪ ਲੈਣ ਗਿਆ ਸੀ, ਇੱਥੋਂ ਮੇਰੇ ਨਾਲ ਗਏ ਸੀ ਕਨੇਡਾ ਵਾਲੇ, ਉਹਨੂੰ ਮੈਂ ਦੇਖਿਆ ਸੀ ਇਹਨਾਂ ਦਾ ਹਾਲ ਨਹਾਉਣ ਵਾਲਿਆਂ ਦਾ। ਉਹ ਇੱਕ ਦੇ ਘਰ ਦੇ ਵਿੱਚ ਉਹਨਾਂ ਦੀ ਕੋਈ ਐਸੀ ਜਾਣ ਪਛਾਣ ਦੀ, ਉਹ 11-12 ਵਜੇ ਗਏ ਅਤੇ ਉਹਨਾਂ ਨੇ ਆਂਡੇ ਉਂਡੇ ਜੇ ਬਣਾ ਲਏ, ਫਿਰ ਇਹਨਾਂ ਨੇ ਛਕੇ ਛਕਾਏ ਸਾਰੇ, ਗਏ ਅੰਮ੍ਰਿਤਸਰ ਨਹਾਉਣਾ। ਮੈਨੂੰ ਕਹਿੰਦੇ ਮਹਾਰਾਜ ਤੂੰ ਵੀ? ਮੈਂ ਕਿਹਾ ਜੀ ਮੈਂ ਤਾਂ, ਇਹ ਤਾਂ ਕਿਰਪਾ ਕਰੋ, ਮੈਂ ਤਾਂ ਮੂੰਗੀ ਖਾਣਾ ਹੀ ਹੈ। ਸਵੇਰੇ ਫਿਰ ਉਹੀ ਹਾਲ, ਉਹੀ ਫਿਰ ਆਂਡੇ ਛਾਂਡੇ ਮਾਸ ਨੂੰ ਸਾਰਾ ਭੁੰਨਿਆ ਭੁੰਨਿਆ ਖਾ ਪੀ ਕੇ ਰਾਤ ਨੂੰ ਪੀ ਪੂ ਕੇ ਪੈ ਗਏ ਤੜਕੇ ਆ ਕੇ, ਬਸ ਉੱਥੇ ਫਿਰ ਉਵੇਂ ਵੜ ਗਏ। ਆਏ ਜਾਣੀਏ ਪ੍ਰਤੱਖ ਦੇਖਿਆ ਅੱਜ ਕੱਲ੍ਹ ਅੰਮ੍ਰਿਤਸਰ ਨਹਾਉਣ ਵਾਲਿਆਂ ਦਾ, ਵੀ ਇਹ ਐਸਾ ਕਰਦੇ। ਫਿਰ ਕਹਿੰਦੇ ਸਾਡਾ ਕੰਮ ਨਹੀਂ ਹੋਵੇ, ਕੰਮ ਸਵਾਹ ਹੋਣਾ, ਹੱਥ ਸਿਰ ਬਿੜਾ ਕਰ ਪਿਆ ਉੱਥੇ ਜਾ ਕੇ ਘਰਾਂ 'ਚ ਲੋਕ ਛੋਟੋ 'ਚ ਪੀ ਪੂ ਲੈਣੀ, ਤੜਕੇ ਉੱਠ ਕੇ ਵੜ ਜਾਣਾ ਸਰੋਵਰ ਵਿੱਚ। ਇਸ ਕਰਕੇ ਵਿੱਚੇ ਕੋਲਣੀਆਂ ਕਰੀ ਜਾਣੇ, ਵਿੱਚੇ ਕਛਾ ਧੋਈ ਜਾਣਾ ਹੈ। ਸਤਨਾਮ ਵਾਹਿਗੁਰੂ ਬੋਲਿਆ ਪਿਆ ਇਹਨਾਂ ਦੇ ਨਹਾਉਣੇ ਦਾ। ਇਸ ਕਰਕੇ ਵੀ ਮਹਾਰਾਜ ਕਹਿੰਦੇ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਪਹਿਲਾਂ ਬਾਹਰ ਇਸ਼ਨਾਨ ਕਰੇ ਅਤੇ ਫਿਰ ਅੰਮ੍ਰਿਤਸਰ ਦੇ ਵਿੱਚ ਨਹਾਵੇ, ਫਿਰ ਝੁੱਬਾ ਲਾਵੇ। ਫਿਰ ਹੈ ਫਰਹਾਂ ਨਾਨਕ ਅਸਮਲ ਜਾਏ, ਨਹਾਇਆ ਰਾਮਦਾਸ ਸਰ ਸੰਤੋਸ਼ ਰਾਮਦਾਸ ਸਰੋਵਰ ਨੀਕਾ, ਜੋ ਸੁਨਾਵੈ ਸੋ ਕੁੱਲ ਤਰਾਵੈ। ਵੀ ਉਹ ਕੀ ਕੁਲਾਂ ਨੂੰ ਤਰਾ ਲੈਂਦਾ ਇਸ ਤਰ੍ਹਾਂ ਜਿਹੜਾ ਇਹ ਮਰਜ਼ਾਦਾ ਨਾਲ ਇਸ਼ਨਾਨ ਕਰਦਾ ਹੈ। ਨਹੀਂ ਤਾਂ ਫਿਰ ਇੱਕ ਸਹੀ ਇੱਕ ਭੁੱਲ ਥੀ ਨਾਸਿਆਂ ਦੋ ਭਾਜ ਸੀ, ਦੋ ਹਿੱਸੇ ਹੋਰ ਚੜ ਜਾਂਦੀ ਜੇ ਐਸਾ ਅਸੀਂ ਗਲਤ ਕਰਕੇ ਕਿਰਿਆ ਕਰਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਸ਼ਨਾਨ ਕਰੇ। ਜੇ ਚਲੋ ਇਸ਼ਨਾਨ, ਹੁਣ ਅੰਮ੍ਰਿਤਸਰ ਤਾਂ ਅਸੀਂ ਨਹੀਂ ਬੈਠੇ, ਇੱਥੇ ਅੰਮ੍ਰਿਤਸਰ ਵਿੱਚ ਕਿਵੇਂ ਨਹਾਵਾਂ? ਅੰਮ੍ਰਿਤ ਸਰੋਵਰ ਦੇ ਵੀ ਇਸ਼ਨਾਨ ਤਾਂ ਅਸੀਂ ਕਰ ਲਿਆ ਕਰੇ, ਅਤੇ ਗੁਰੂ ਰਾਮਦਾਸ ਸਾਹਿਬ ਦਾ ਸਰੋਵਰ ਤਾਂ ਹੁਣ ਉਹ ਇੱਥੋਂ ਬੜਾ ਦੂਰ ਹੈ, ਅਤੇ ਉਹ ਹੈ ਅੰਮ੍ਰਿਤਸਰ ਸਰੋਵਰ ਸਾਧ ਸੰਗਤ, ਜਿੱਥੇ ਨਾਮ ਅੰਮ੍ਰਿਤ ਹੈ, ਨਾਮ ਜਲ ਹੈ। ਇਹ ਕਹਿੰਦੇ ਪਹਿਲਾਂ ਇਸ਼ਨਾਨ ਕਰੇ ਕਰੇ, ਫਿਰ ਅੰਮ੍ਰਿਤ ਦੇ ਸਰੋਵਰ ਵਿੱਚ ਆ ਕੇ ਇਸ਼ਨਾਨ ਕਰੇ, ਸਾਧ ਸੰਗਤ ਵਿੱਚ ਬੈਠ ਕੇ ਨਾਮ ਰੂਪੀ ਜਲ ਵਿੱਚ ਡੁੱਬੀ ਲਾਏ, ਨਾਮ ਵਿੱਚ ਨਹਾਵੇ, ਨਾਮ ਪ੍ਰੇਮ ਨਾਲ ਜਪੇ ਹੀ ਇਸ਼ਨਾਨ ਕਰਨਾ ਅੰਮ੍ਰਿਤ ਸਰੋਵਰ ਵਿੱਚ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਫਿਰ ਕਹਿੰਦੇ ਉਸ ਨਹਾ ਕੇ ਅੰਮ੍ਰਿਤ ਸਰੋਵਰ ਵਿੱਚ ਆ ਕੇ ਬੈਠ ਕੇ ਸਤਸੰਗਤ ਵਿੱਚ ਬੈਠ ਕੇ ਉੱਥੇ ਜੱਕੜ ਨਾ ਮਾਰੇ। ਕਈ ਵਾਰੀ ਇਸੇ ਵੀ ਆ ਕੇ ਅਸੀਂ ਗੁਣ ਗੁਣ ਕਰੀ ਜਾਂਦੇ, ਇੱਧਰ ਉੱਧਰ ਝਾਕੀ ਚੁੱਕੀ ਜਾਂਦੇ ਹੁੰਦੇ, ਕੋਈ ਨਹੀਂ ਸੁਣਦੇ ਵੀ ਸੰਗਤ ਵਿੱਚ ਕੀ ਕੋਈ ਸੁਣ ਪੜ੍ਹਿਆ ਸੁਣਿਆ ਜਾ ਰਿਹਾ। ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ, ਗੁਰੂ ਕੇ ਉਪਦੇਸ਼ ਜਿਹੜਾ ਹੈ ਨਾ, ਓ ਵਾਹਿਗੁਰੂ ਵਾਹਿਗੁਰੂ ਜਪੇ ਉਥੇ ਬੈਠ ਕੇ ਸਭ ਕਿਲ ਵਿਖ ਪਾਪ ਦੁੱਖ ਲਹਿ ਜਾਵੇ। ਇਸ ਤਰ੍ਹਾਂ ਕਰਨ ਨਾਲ ਕਹਿੰਦੇ ਫਿਰ ਜਿਹੜਾ ਕਿਲ ਵਿਖ ਹੈ, ਜਿਹੜਾ ਬੱਜੇ ਪਾਪ ਹੈ ਵੱਡੇ ਵੱਡੇ, ਬ੍ਰਹਮਣ ਕੈਲੀ ਕਾਤ ਕੰਜਕਾਨ ਝਾਰੀ, ਕਿਸੇ ਬ੍ਰਹਮ ਗਿਆਨੀ ਨੂੰ ਮਾਰ ਦੇਣਾ ਬਿਨਾਂ ਕਿਸੇ ਕਸੂਰ ਨੂੰ, ਲੜਕੀ ਨੂੰ ਮਾਰ ਕਪਲਾਂ ਗਊ ਨੂੰ ਮਾਰ ਦੇਣਾ, ਜਿਹਦਾ ਕੋਈ ਗੁਰੂ ਪੀਰ ਨਹੀਂ, ਕਿਹਦਾ ਕਰਤਾਬੀ ਨਹੀਂ ਚੰਗਾ ਹੈ, ਉਹਦੇ ਘਰ ਦਾ ਕਹਿੰਦੇ ਬੇਧਰਮੇ ਦਾ ਖਾ ਪੀ ਲੈਣਾ, ਇਹ ਚਾਰ ਵੱਡੇ ਪਾਪ ਮੰਨੇ ਇਹਨਾਂ ਨੂੰ ਕਿਲ ਵਿਖ ਕਿਹਾ ਹੈ। ਅਤੇ ਹੋਰ ਜਿਹੜੇ ਕੋਈ ਸਮਾਨ ਜੇ ਪਾਪ ਹੈ, ਆਮ ਸੁਤੇ ਸਿੱਧ ਸਾਥ ਹੋਈ ਜਾਂਦੇ ਉਹ ਵੀ, ਇਹ ਪਾਪ ਦੁੱਖ ਲੈ ਜਾਵੇ, ਜਿਹੜੇ ਕੋਈ ਦੁੱਖ ਨੇ ਸ਼ਬਦ ਸਪਰਸ਼ ਰੂਪ ਰਸਗੰਧ ਆਦਿਕ ਦੇ, ਇਹ ਬੇਕਾਰ ਦੁੱਖ ਗੁਣ ਵੀ ਲੈ ਜਾਂਦੇ ਹਨ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਫਿਰ ਜਦੋਂ ਦਿਨ ਚੜ੍ਹ ਜਾਵੇ ਫਿਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਉਚਾਰਨ ਕੀਤੀ ਗੁਰਬਾਣੀ ਉਹਦਾ ਗਾਇਨ ਕਰੇ, ਜਪਜੀ ਸਾਹਿਬ ਆਦਿਕ ਦਾ ਪਾਠ ਕਰ ਲਵੇ, ਬਹਿਦਿਆ ਉੱਠਦਿਆ ਹਰ ਨਾਮ ਧਿਆਵੇ। ਫਿਰ ਜਦੋਂ ਕੋਈ ਧਰਮ ਦੀ ਕਿਰਤ ਕਰਨੀ ਹੈ, ਬੈਠਿਆਂ ਵੀ ਉੱਠਣ ਲੱਗਿਆਂ ਵੀ ਵਾਹਿਗੁਰੂ ਵਾਹਿਗੁਰੂ ਧਿਆਵੇ ਗੁਰੂ ਕਾ ਸਿੱਖ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਜੋ ਮੇਰਾ ਗੁਰੂ ਨਾਨਕ ਦਾ ਸਿੱਖ ਹੈ, ਉਹ ਸਵਾਸ ਆਉਂਦਿਆਂ ਗਰਾਸ ਮੂੰਹ ਵਿੱਚ ਬੁਰਕੀ ਪਾਉਂਦਿਆਂ ਵਾਹਿਗੁਰੂ ਵਾਹਿਗੁਰੂ ਧਿਆਵੇਗਾ। ਸੋ ਗੁਰ ਸਿੱਖ ਗੁਰੂ ਮਨ ਭਾਵੇ, ਉਹ ਜਿਹੜਾ ਐਸਾ ਗੁਰੂ ਕਾ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਮਨ ਨੂੰ ਭਾ ਜਾਏਗਾ, ਚੰਗਾ ਲੱਗਿਆ ਹੋਏਗਾ। ਜਿਸਨੂੰ ਦਇਆਲ ਹੋਵੇ ਮੇਰਾ ਸਵਾਮੀ, ਜਿਸਦੇ ਉੱਪਰ ਮੇਰਾ ਸਵਾਮੀ ਅਕਾਲ ਪੁਰਖ ਬਿਆਲੂ ਕਿਰਪਾਲੂ ਹੋਵੇਗਾ। ਜਿਸ ਗੁਰ ਸਿੱਖ ਗੁਰੂ ਉਪਦੇ ਉਹਦੇ ਤਾਈ, ਜਿਹੜੇ ਗੁਰਸਿੱਖ ਨੂੰ ਗੁਰੂ ਕਾ ਉਪਦੇਸ਼ ਸੁਣਾਵੇਗਾ, ਗੁਰੂ ਜਿਹੜਾ ਉਸ ਗੁਰਸਿੱਖ ਨੂੰ ਉਪਦੇਸ਼ ਸੁਣਾਉਂਦਾ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਹਾਂ, ਗੁਰੂ ਰਾਮਦਾਸ ਸਾਹਿਬ ਜੀ ਦਾਸਾ ਭਾਵ ਜੀ ਕਹਿੰਦੇ, ਅਸੀਂ ਉਹ ਐਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਧੂੜ ਮੰਗਦੇ ਹਾਂ। ਜੋ ਆਪ ਜਪੈ ਅਵਰਹ ਨਾਮ ਜਪਾਵੇ, ਜੋ ਪਹਿਲਾਂ ਆਪ ਵੀ ਵਾਹਿਗੁਰੂ ਵਾਹਿਗੁਰੂ ਨਾਮ ਜਪਦਾ ਹੈ ਤੇ ਪ੍ਰੇਰ ਕੇ ਹੋਰਨਾਂ ਨੂੰ ਵੀ ਨਾਮ ਵਾਹਿਗੁਰੂ ਵਾਹਿਗੁਰੂ ਜਪਾਉਂਦਾ ਹੈ। ਚੌਪਈ ਸ੍ਰੀ ਗੁਰਮੁਖ ਤੇ ਸੁਣ ਉਪਦੇਸ਼, ਜੋ ਸਵਾਏ ਮਨ ਮੁਖ ਤੋਂ ਉਪਦੇਸ਼ ਸੁਣ ਕੇ, ਧਰਤ ਭਏ ਜਿਨ ਭਾਗ ਵਿਸ਼ੇਸ਼, ਇਹਨਾਂ ਦੇ ਵਿਸ਼ੇਸ਼ ਭਾਗ ਸੀ, ਵੱਡੇ ਭਾਗ ਸੀ, ਉਹਨਾਂ ਨੇ ਉਪਦੇਸ਼ ਨੂੰ ਧਾਰਨ ਕਰ ਲਿਆ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਲੱਗ ਪਏ, ਅੰਮ੍ਰਿਤ ਸਰੋਵਰ ਟੁੱਬੇ ਲਾਉਣ ਲੱਗ ਪਏ, ਸੰਗਤ ਵਿੱਚ ਆ ਕੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ, ਦਿਨ ਚਰੇ ਗੁਰਬਾਣੀ ਪੜ੍ਹਨ ਲੱਗ ਪਏ, ਫਿਰ ਧਰਮ ਦੀ ਕਿਰਤ ਕਰਕੇ ਇਸੇ ਤਰ੍ਹਾਂ ਆਪਣਾ ਵਿਵਹਾਰ ਕਰਨ ਲੱਗ ਪਏ, ਆਪ ਨਾਮ ਜਪਣ ਤੇ ਹੋਰਨਾਂ ਨੂੰ ਜਪਾਉਣ ਲੱਗ ਪਏ। ਸੰਗਤ ਕੇ ਮਨ ਚਾਮੀ ਕਰ ਹੈ, ਸੰਗਤ ਕੇ ਮਨ ਚਾਮੀ ਕਰ ਹੈ। ਹਾਂ, ਜਿਹੜੇ ਗੁਰੂ ਕੀ ਸਿੱਖ ਸੰਗਤ, ਉਹਨਾਂ ਦੇ ਜਿਹੜੇ ਮਨ ਹੈ, ਕਵੀ ਜੀ ਕਹਿੰਦੇ ਤਾਂ ਸੋਨੇ ਵਾਂਗ ਹੈ। ਗੁਰ ਉਪਦੇਸ਼ ਰਤਨ ਸਮਸਰ ਹੈ, ਜੋ ਗੁਰੂ ਰਾਮਦਾਸ ਸਾਹਿਬ ਦਾ ਪਵਿੱਤਰ ਉਪਦੇਸ਼ ਹੈ, ਇਹ ਕਹਿੰਦੇ ਰਤਨ ਵਾਂਗ, ਗੁਰ ਕਾ ਸ਼ਬਦ ਰਤਨ ਹੀਰੇ ਜਿੱਤ ਜਰਾਓ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਲਿਖਿਆ ਹੈ। ਗੁਰਸਿੱਖਾਂ ਦੇ ਮਨ ਸੋਨੇ ਦੇ ਗਹਿਣੇ ਵਾਂਗ, ਗੁਰੂ ਰਾਮਦਾਸ ਸਾਹਿਬ ਦਾ ਜਿਹੜਾ ਉਪਦੇਸ਼ ਹੈ, ਇਹ ਜਿਵੇਂ ਸੋਨੇ ਦੇ ਵਿੱਚ ਕੋਈ ਰਤਨ ਆਦਿਕ ਜਰ ਦਈਏ ਫਿਰ ਹੋਰ ਗਹਿਣਾ ਸਜ ਜਾਂਦਾ ਹੈ। ਮਨ ਜਿਹੜੇ ਸੋਨੇ ਵਾਂਗ ਗਹਿਣੇ ਵਾਂਗ ਗੁਰੂ ਕੇ ਉਪਦੇਸ਼ ਰੂਪ ਦੇ ਨਾਲ ਹੋ ਮਹਾਨ, ਹੋਰ ਚੰਗੇ ਸੋਹਣੇ ਚਮਕਦਾਰ ਹੋ ਜਾਂਦੇ ਸਜ ਜਾਂਦੇ ਹਨ। ਅਸ ਭੂਖਨ ਜੁਗ ਲੋਕ ਸਹਾਵਤ, ਐਸਾ ਜਿਹੜਾ ਗਹਿਣਾ ਕਹਿੰਦੇ ਜਿਹਨੇ ਪਾਇਆ ਦੋਹਾਂ ਲੋਕਾਂ ਵਿੱਚ ਹੀ ਸੋਹਣਾ ਸਜਦਾ ਫਬਦਾ ਹੈ। ਜਹਾਂ ਕਹਾਂ ਆਦਰ ਕੋ ਪਾਵਤ, ਇਹੋ ਜਿਹਾ ਗਹਿਣਾ ਪਾਇਆ ਹੁੰਦਾ, ਮਨ ਸੋਨੇ ਵਾਂਗ ਬਣਾਇਆ, ਗੁਰੂ ਕਾ ਸ਼ਬਦ ਵਿੱਚ ਰਤਨ ਵਾਂਗ ਜੜਿਆ ਹੈ, ਉਹ ਜਿੱਥੇ ਕਿੱਥੇ ਜਾਂਦਾ ਇਸੇ ਗਹਿਣੇ ਵਾਲਾ ਸਤਿਕਾਰ ਪਾਉਂਦਾ ਹੈ। ਸਿੱਖਣ ਕੇ ਉਰ ਸਰ ਸੰਸਰ ਹੈ, ਜਾਂ ਐਸੇ ਸਮਝ ਲਓ ਵੀ ਜਿਹੜੇ ਗੁਰੂ ਕੇ ਸਿੱਖ ਉਹਨਾਂ ਦੇ ਹਿਰਦੇ ਜਿਵੇਂ ਕਹਿੰਦੇ ਕੋਈ ਮਾਨਸਰੋਵਰ ਹੁੰਦਾ ਉਹਦੇ ਸਮਾਨ ਉਹਦੇ ਬਰਾਬਰ ਹੈ। ਗੁਰ ਉਪਦੇਸ਼ ਬਿਮਲ ਜਲ ਭਰ ਹੈ। ਜੋ ਗੁਰੂ ਰਾਮਦਾਸ ਸਾਹਿਬ ਦਾ ਪਾਵਨ ਪਵਿੱਤਰ ਉਪਦੇਸ਼ ਹੈ, ਇਹ ਕਹਿੰਦੇ ਮੈਲ ਤੋਂ ਰਹਿਤ ਜਲ ਭਰਿਆ ਹੋਇਆ ਹੈ। ਇਸ ਅਨੁਸਾਰ ਕ੍ਰਿਤ ਜੋ ਕਰਨੀ, ਉਹ ਗੁਰੂ ਕੇ ਉਪਦੇਸ਼ ਦੇ ਅਨੁਸਾਰ ਹੋ ਕੇ ਜਿਹੜੀ ਆਪਣੀ ਧਰਮ ਦੀ ਕਿਰਤ ਕਰਨੀ ਹੈ। ਅਰਬਿੰਦਨ ਕੀ ਬਣੀ ਸੋ ਬਰਨੀ, ਇਉਂ ਜਿਵੇਂ ਪਾਣੀ ਦੇ ਨਾਲ ਸੋਹਣੀ ਬਗੀਚੀ ਖਿੜ ਜਾਂਦੀ ਹੈ, ਕਮਲਾਂ ਦੀ ਕਹਿੰਦੇ ਬਗੀਚੀ ਕਥਨ ਕੀਤੀ ਗਈ ਹੈ। ਮਨ ਸਿੱਖਣ ਕੇ ਧਾਤ ਸਮਾਨ, ਜਾਇਓ ਸਮਝੋ ਜੋ ਗੁਰੂ ਰਾਮਦਾਸ ਸਾਹਿਬ ਦੇ ਸਿੱਖ ਸੇਵਕ ਉਹਨਾਂ ਦੇ ਜਿਹੜੇ ਮਨ ਹੈ, ਜਿਵੇਂ ਸੱਤ ਧਾਤਾਂ ਹੁੰਦੀਆਂ, ਲੋਹਾ ਪਿੱਤਲ ਜੇਸਤ ਕਲੀ ਆਦਿਕ, ਇਉਂ ਕਹਿੰਦੇ ਸੱਤ ਧਾਤਾਂ ਦੇ ਸਮਾਨ ਹੈ। ਪਾਰਸ ਗੁਰ ਉਪਦੇਸ਼ ਮਹਾਨ, ਜੋ ਗੁਰੂ ਰਾਮਦਾਸ ਸਾਹਿਬ ਦਾ ਉਪਦੇਸ਼ ਹੈ, ਇਉਂ ਜਿਵੇਂ ਪਾਰਸ ਦੀ ਬੱਟੀ ਹੁੰਦੀ ਹੈ। ਕੰਚਨ ਹੋਏ ਮਹਾ ਛਬ ਧਾਰੀ, ਗੁਰੂ ਮਹਾਰਾਜ ਦੇ ਉਪਦੇਸ਼ ਨੂੰ ਪਾਰਸ ਮੱਟੀ ਨਾਲ ਛੋਹ ਕੇ ਇਸ ਤਰ੍ਹਾਂ ਕਹਿੰਦੇ ਉਹ ਬੜੇ ਸੋਹਣੇ ਵੰਗ ਹੋ ਜਾਂਦੇ ਆ, ਸਾਰੀ ਮੈਲ ਨੂੰ ਨਾਸ ਕਰਨ ਰੂਪ। ਸਹਿ ਕਸੌਟੀ ਸਭ ਮਲ ਹਾਰੀ, ਹਾਂ ਇਸ ਤਰ੍ਹਾਂ ਛਵੀ ਧਾਰ ਦੇ ਮਹਾਂ ਸੋਭਾ ਧਾਰ ਦੇ ਜਿਹੜੇ ਪਰਖ ਰੂਪ ਕੋਟੀ ਨੂੰ ਸਹਾਰਨ ਕਰਦੇ, ਸਾਰੀ ਮੈਲ ਨੂੰ ਨਾਸ ਕਰਨ ਰੂਪ। ਬਾਵਨ ਚੰਦਨ ਗੁਰ ਉਪਦੇਸ਼, ਜਾਂ ਜਿਹੜਾ ਗੁਰੂ ਰਾਮਦਾਸ ਸਾਹਿਬ ਜੀ ਦਾ ਪਵਿੱਤਰ ਉਪਦੇਸ਼ ਹੈ, ਬਾਵਨ ਚੰਦਨ ਦੇ ਦਰਖਤ ਵਾਂਗ ਹੈ। ਜਨ ਮਨ ਤਾਰ ਬਨ ਗੰਧ ਵਿਸ਼ੇਸ਼, ਜੋ ਗੁਰਸਿੱਖ ਜਨ ਹਨ ਉਹਨਾਂ ਦੇ ਮਨ ਰੂਪੀ ਜਿਹੜੇ ਬਿਰਸ਼ ਹੈ ਨਾ ਜੰਗਲ ਦੇ, ਸੰਸਾਰ ਰੂਪੀ ਜੰਗਲ ਦੇ ਜਿੰਨੇ ਮਨ ਰੂਪੀ ਬਿਰਸ਼ ਹੈ ਉਹਨਾਂ ਨੂੰ ਵਿਸ਼ੇਸ਼ ਕਰਕੇ ਸੁਗੰਧਿਤ ਕਰਨ ਵਾਲਾ ਹੈ। ਗੁਰ ਘਨ ਤੇ ਬਚ ਬੂੰਦਨ ਪਾਏ, ਬਸ ਵਾ ਜਿਹੜੇ ਗੁਰੂ ਰਾਮਦਾਸ ਸਾਹਿਬ ਜੀ ਬੱਦਲ ਵਾਂਗ ਗੁਰੂ ਰੂਪੀ ਬੱਦਲ ਤੋਂ ਉਹਨਾਂ ਦੇ ਬਚਨ ਰੂਪ ਜਿਹੜੇ ਸਵੰਤੀ ਬੂੰਦ ਨੂੰ ਪਾ ਕੇ, ਚਾਤ੍ਰਿਕ ਸਿੱਖ ਸੁਨ ਪੀ ਤ੍ਰਿਪਤਾਏ, ਸਿੱਖਾਂ ਦੇ ਜਿਹੜੇ ਮਨ ਹੈ ਇਹ ਪਪੀਹੇ ਵਾਂਗ ਸੁਨ ਰੂਪ ਕਹਿੰਦੇ ਸਵੰਤੀ ਬੂੰਦ ਨੂੰ ਪੀ ਕੇ ਤ੍ਰਿਪਤ ਹੋ ਰਹੇ ਰਜ ਰਹੇ ਹੈ। ਕਿਨਹੂੰ ਸਿੱਧਾਂ ਲਈ ਅਠਾਰਾਂ ਹੈ, ਕਿਸੇ ਨੇ ਗੁਰੂ ਰਾਮਦਾਸ ਸਾਹਿਬ ਦੇ ਉਪਦੇਸ਼ ਨੂੰ ਘੁਮਾ ਕੇ ਅਠਾਰਾਂ ਸਿੱਧੀਆਂ ਲੈ ਲਈਆਂ। ਕੋ ਆਤਮ ਕੋ ਉਪ ਕੋ ਆਤਮ ਕੋ ਰੂਪ ਵਿਚਾਰ ਹੈ, ਮੇਰਾ ਆਤਮਾ ਜੀਵ ਆਤਮਾ ਕੀ ਹੈ, ਪਰਮਾਤਮਾ ਕੀ ਹੈ, ਇਸ ਤਰ੍ਹਾਂ ਦਾ ਵੀ ਇਹ ਦੋਹਾਂ ਦਾ ਸਰੂਪ ਵਿਚਾਰ ਕਰਦਾ ਹੈ। ਕੋ ਪ੍ਰਭ ਸਿਮਰਨ ਕੇ ਅਨੁਰਾਗੀ, ਕਈ ਵਾਹਿਗੁਰੂ ਦੇ ਸਿਮਰਨ ਦੇ ਪ੍ਰੇਮੀ ਹੋ ਗਏ ਹੈ। ਕੋ ਦਰਸ਼ਨ ਹਰ ਚਹਿ ਬਡ ਭਾਗੀ, ਕੋਈ ਵੱਡੇ ਭਾਗਾਂ ਵਾਲਾ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦਿਦਾਰ ਕਰਿਆ ਚਾਹੁੰਦਾ ਹੈ। ਵਿਸ਼ੇ ਬਰਾਗ ਕਿਨਹੂੰ ਕੇ ਹੋਵਾ, ਹਾਂ ਕਿਸੇ ਦੇ ਮਨ ਦੇ ਵਿੱਚ ਵਿਸ਼ਿਆਂ ਵੱਲੋਂ ਬਰਾਗ ਪੈਦਾ ਹੋ ਗਏ ਉਪਦੇਸ਼ ਸੁਣ ਕੇ, ਕਿਨਹੂੰ ਸੁਖ ਨਿਜ ਅੰਤਰ ਜੋਵਾ, ਕਿਸੇ ਗੁਰਸਿੱਖ ਨੇ ਆਪਣਾ ਜਿਹੜਾ ਅੰਦਰਲਾ ਆਤਮ ਸੁਖ ਹੈ ਉਹਨੂੰ ਦੇਖਿਆ ਹੈ ਤੱਕਿਆ ਹੈ। ਭਰਮ ਮੋਹ ਸੰਸੈ ਤ੍ਰੈ ਤਾਪੂ, ਕਿਸੇ ਨੇ ਪੰਜ ਤਰ੍ਹਾਂ ਦਾ ਭਰਮ ਪੁੱਤਰ ਤੀਆਂ ਦਾ ਮੋਹ, ਤਿੰਨ ਤਰ੍ਹਾਂ ਦੇ ਜਿਹੜੇ ਤਾਪ ਹੈ ਹੋਰ ਸੰਸੇ ਵਿਪਰਜੇ ਆਦਿ ਹਨ, ਸਭ ਸੰਗਤ ਕੇ ਖਾਪ ਕਲਾਪੂ, ਪ੍ਰਮੇਗਤ ਪ੍ਰਮਾਣਗਤ ਸੰਸੇ ਸਾਰੀਆਂ ਸੰਗਤਾਂ ਦੇ ਸਮੂਹ ਆਪ ਜੀ ਨੇ ਉਪਦੇਸ਼ ਰਾਹੀਂ ਖਤਮ ਕਰ ਦਿੱਤੇ। ਕਰਹਿ ਸਭਨ ਪਰ ਕਿਰਪਾ ਕਿਰਪਾਲ, ਗੁਰੂ ਮਹਾਰਾਜ ਸਾਰਿਆਂ ਉੱਪਰ ਹੀ ਕਿਰਪਾ ਕਰਦੇ, ਕਿਰਪਾਲੂ ਉਪਦੇਸ਼ ਕਰਦੇ। ਬੰਧਨ ਕਾਟ ਦਏ ਤਤਕਾਲ, ਜਿਨ੍ਹਾਂ ਗੁਰੂ ਕੇ ਸਿੱਖ ਸ਼ਰਧਾਵਾਨ ਹੈ, ਜਿਨ੍ਹਾਂ ਨੇ ਉਪਦੇਸ਼ ਨੂੰ ਕਮਾਇਆ ਮੰਨਿਆ ਨੂੰ ਬੜੀ ਛੇਤੀ ਮੋਹ ਮਮਤਾ ਦੇ ਬੰਧਨ ਕੱਟ ਦਿੱਤੇ। ਇੱਕ ਦਿਨ ਬੈਠੇ ਸਤਿਗੁਰ ਸਭਾ, ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਸਭਾ ਵਿੱਚ ਬੈਠ ਕੇ ਸਿੱਖ ਦੀ ਜਿਹੜੀ ਰਹਿਣੀ ਹੈ ਹਮੇਸ਼ਾ ਦੀ, ਉਹ ਸਲੋਕ ਉਚਾਰਨ ਕਰਕੇ ਉਪਦੇਸ਼ ਦਿੱਤਾ ਤੇ ਨਾਲ ਹੀ ਇਸੇ ਤਰ੍ਹਾਂ ਵਾਰਤਕ ਰੂਪ ਦੇ ਵਿੱਚ ਆਪ ਜੀ ਨੇ ਜੋ ਬਚਨ ਕਹੇ, ਜਿਨ੍ਹਾਂ ਨੂੰ ਉਹਨਾਂ ਨੇ ਕਮਾਇਆ ਉਹਦਾ ਲਾਭ ਕੀ ਗੁਰਸਿੱਖਾਂ ਨੂੰ ਹੋਇਆ, ਉਹ ਕਈ ਤਰ੍ਹਾਂ ਦੇ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਕਵੀ ਸੰਤੋਖ ਸਿੰਘ ਜੀ ਨੇ ਨਿਰਣਾ ਕੀਤਾ, ਉਹ ਆਪਾਂ ਸਾਰਾ ਸੁਣਈਏ। ਲੋ ਸਮਾਂ ਹੋਇਆ ਹੈ, ਹੁਣ ਆਪਾਂ ਇੱਥੇ ਸਮਾਪਤੀ ਕਰਕੇ ਅਰਦਾਸ ਵਿਜੜ ਗਏ ਜੀ। ਭਰਮ ਮੋਹ ਸੰਸੈ ਤ੍ਰੈ ਤਾਪੂ, ਸਭ ਸੰਗਤ ਕੇ ਖਾਪ ਕਲਾਪੂ, ਕਰਹ ਸਭਨ ਪਰ ਕਿਰਪਾ ਕਿਰਪਾਲ, ਬੰਧਨ ਕਾਟ ਦਏ ਤਤਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।